ਸਾਹਿਬ ਜੀਉ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮ ਚਰਨ ਅਰਬਿੰਦ। ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਇਕ ਅੰਕਾਰਾ ਸਤਿਗੁਰੂ ਚਿਹਿ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਇ। ਵਾਹਿਗੁਰੂ ਸਾਹਿਬ ਜੀਓ ਕੀਨ ਮਨੋਰਥ ਮਨ ਮਰਦਾਨੇ ਮਮ ਮੰਨਤਾ ਕਿਮ ਹੋਏ ਮਹਾਨੇ ਮੁਝਕੋ ਬੰਦ ਹੈ ਸਭ ਨਰ ਨਾਰੀ ਭੇਟਾ ਉੱਤਮ ਧਰ ਹੈ ਅਗਾਰੀ ਕੀਨ ਮਨੋਰਥ ਮਨ ਮਰਦਾਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਰਿਹਾ ਹੈ, ਗੁਰਬਾਣੀ ਦਾ ਪਾਠ ਹੋ ਰਿਹਾ ਸੀ, ਉਪਰੰਤ ਰਾਗੀ ਸੰਕੀਰਤਨ ਕਰ ਰਹੇ ਸੀ। ਆ ਮਾਈ ਭਾਈ ਹਾਜ਼ਰੀਆਂ ਪਰਦੇ ਸਤਿਗੁਰੂ ਦੇ ਦਰਬਾਰ ਵਿਖੇ ਸੰਗਤ ਰੂਪੀ ਸਰਬ ਕੇ ਸਰਵਣ ਕਰ ਰਹੇ ਸੀ। ਕੀਰਤਨ ਤੋਂ ਉਪਰੰਤ ਕੁਝ ਕੁ ਸਮਾਂ ਆਪਾਂ ਗੁਰੂ ਕਾ ਇਤਿਹਾਸ ਪੜ੍ਹਦੇ ਸੁਣਦੇ ਹਾਂ, ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚੱਲ ਰਿਹਾ ਹੈ। ਜਿਸ ਤਰ੍ਹਾਂ ਆਪ ਨਾਨਕ ਮਤਾ ਰੀਠਾ ਸਾਹਿਬ ਇੱਧਰੋਂ ਹੁੰਦੇ ਹੋਏ ਗੁਰੂ ਮਹਾਰਾਜ ਦਿੱਲੀ ਸ਼ਹਿਰ ਪਹੁੰਚ ਗਏ, ਜਿੱਥੇ ਨਾਨਕ ਪਿਆਉ ਗੁਰਦੁਆਰਾ ਹੈ, ਇੱਥੇ ਬਹੁਤ ਵੱਡਾ ਬਾਗ ਸੀ, ਇਹਦੇ ਵਿੱਚ ਆਪ ਪ੍ਰਵੇਸ਼ ਹੋਏ ਹੈ। ਇੱਥੇ ਨੇੜੇ ਸਿਕੰਦਰ ਲੋਧੀ ਦਾ ਕਿਸੇ ਰੋਗ ਦੇ ਨਾਲ ਹਾਥੀ ਮਰਿਆ ਪਿਆ ਹੈ, ਬਹੁਤ ਉਹਦਾ ਪਰਿਵਾਰ ਰੋ ਪਿੱਟ ਰਿਹਾ ਹੈ। ਗੁਰੂ ਮਹਾਰਾਜ ਨੇ ਦੇਖ ਕੇ ਪੁੱਛ ਪੜਤਾਲ ਕਰ ਲਈ ਵੀ ਕਾਰਨ ਕੀ ਹੈ, ਕੋਈ ਲੁੱਟ ਪੁੱਟ ਹੋ ਗਈ ਹੈ ਜਾਂ ਕੋਈ ਕਰਦਾ ਜੀ ਮਰ ਗਿਆ। ਕਹਿਣ ਲੱਗੇ ਮਹਾਰਾਜ ਪਾਤਸ਼ਾਹ ਦਾ ਹਾਥੀ ਮਰ ਗਿਆ, ਇਹਦੇ ਕਰਕੇ ਰੋ ਪਿੱਟ ਰਹੀ ਹੈ। ਮਹਾਰਾਜ ਕਹਿੰਦੇ ਫਿਰ ਉਹਦਾ ਮਰ ਗਿਆ? ਕਹਿਣ ਲੱਗੇ ਨਹੀਂ ਜੀ ਮਹਾਰਾਜ, ਇਹਦੇ ਕਰਕੇ ਮੇਰਾ ਟੱਬਰ ਪਲਦਾ ਸੀ, ਬਾਦਸ਼ਾਹ ਘਰ ਤੋਂ ਤਨਖਾਹ ਮਿਲਦੀ ਸੀ। ਅੱਜ ਮਰੇ, ਅੱਜ ਹੀ ਪਾਤਸ਼ਾਹੀ ਤਰਫੋਂ ਸਭ ਕੁਛ ਬੰਦ ਹੋ ਗਿਆ ਹੈ। ਇਸ ਕਰਕੇ ਮੈਂ ਹਾਥੀ ਨੂੰ ਰੋ ਰਿਹਾ, ਤੂੰ ਕਦਾ ਮਰੇ, ਅਸੀਂ ਮਰਾਂਗੇ ਭੁੱਖੇ ਤੇ ਹਾਏ। ਮਰਾ ਕਦੇ ਵੀ ਪਰਮੇਸ਼ਰ ਨੇ ਸਭ ਦੇ ਬਹਾਨੇ ਬਣਾਏ ਪਾਲਣ ਪੋਸਣ ਦੇ, ਜਿੱਥੇ ਇਹ ਬਣਾਇਆ ਸੀ ਉੱਥੇ ਹੋਰ ਕਰੇ। ਪਰਮੇਸ਼ਰ ਨੂੰ ਯਾਦ ਕਰੋ, ਪਰ ਪਰਮੇਸ਼ਰ ਦੇ ਯਾਦ ਕਰਨ ਵਾਲੀ ਤਾਂ ਜਿਹੜੀ ਮਹਾਰਾਜ ਦੀ ਬਾਣੀ, ਇਹਦੇ 'ਤੇ ਅਸਰ ਨਹੀਂ ਹੋਈ, ਸਗੋਂ ਦੂਜੇ ਰੂਪ ਵਿੱਚ ਕਹਿਣ ਲੱਗਿਆ ਮਹਾਰਾਜ ਵੀ ਅਸੀਂ ਪਾਤਸ਼ਾਹ ਦੇ ਨੌਕਰ ਚਾਕਰ ਹਾਂ, ਅਤੇ ਅਸੀਂ ਪਾਤਸ਼ਾਹ ਨੂੰ ਕਹਿ ਕੇ ਆਪਣਾ ਕੋਈ ਨਾ ਕੋਈ ਜਿਹੜਾ ਕੰਮ ਰੁਕਿਆ ਹੁੰਦਾ ਉਹ ਠੀਕ ਕਰਵਾ ਲੈਂਦੇ ਹਾਂ। ਪਰਮੇਸ਼ਰ ਪਾਤਸ਼ਾਹ ਸਾਡਾ ਕਿਹਾ ਮੰਨ ਜਾਂਦਾ, ਕਰ ਦਿੰਦਾ। ਇਹ ਮਾਰਾ ਖੁਦਾ ਦੇ ਸੇਵਕੋ, ਤੁਹਾਡਾ ਕਿਹਾ ਖੁਦਾ ਮੰਨਦਾ ਹੈ, ਅਤੇ ਖੁਦਾ ਨੂੰ ਕਹਿ ਕੇ ਮਾਰਾ ਸਾਡਾ ਮੇਰਾ ਹਾਥੀ ਜਿਉਂਦਾ ਕਰ ਲਿਓ, ਤੁਹਾਡੇ ਲਈ ਕੋਈ ਗੱਲ ਨਹੀਂ। ਜਦੋਂ ਵਾਰ ਵਾਰ ਕਹੀ ਗਿਆ, ਫਿਰ ਮਹਾਰਾ ਨੇ ਕਿਹਾ ਚੰਗਾ, ਸੱਚਾ ਜਲਾ ਜਮੁਨਾ ਨਦੀ ਤੋਂ ਲਾਇਆ, ਅਤੇ ਸਤਨਾਮ ਵਾਹਿਗੁਰੂ ਕਹਿ ਕੇ ਛਿੜਕਾ ਦੇ ਦੇ, ਖੁਦਾ ਚੰਗਾ ਕਰੇਗਾ, ਭਲਾ ਕਰੇਗਾ। ਜਦੋਂ ਇਸ ਤਰ੍ਹਾਂ ਮਹਾਰਾਜ ਦੀ ਆਗਿਆ ਨਾਲ ਕੜਾ ਜਲ ਲਿਆ ਕੇ ਹਾਥੀ ਦੇ ਉੱਪਰ ਛੱਟੇ ਜੇ ਮਾਰੇ, ਭਿਆਨ ਦਿੱਤਾ, ਹਾਥੀ ਜੀ ਉੱਠਿਆ ਹੈ, ਬਹੁਤ ਖੁਸ਼ੀ ਹੋ ਗਈ ਹੈ। ਜਾ ਕੇ ਪਾਤਸ਼ਾਹ ਨੂੰ ਇਹ ਮਹੌਤ ਨੇ ਦੱਸਦਾ ਵੀ ਜਿਹੜਾ ਰੋਗ ਨਾਲ ਮਰ ਗਿਆ ਹਾਥੀ ਸੀ, ਬਾਹਰ ਬਾਗ ਵਿੱਚ ਦਰਵੇਸ਼ ਆਏ, ਉਹਨਾਂ ਨੇ ਇਸ ਤਰ੍ਹਾਂ ਇਹ ਹਾਥੀ ਜੀ ਵਾਲ ਦਿੱਤਾ ਹੈ। ਸੁਣ ਕੇ ਪਾਤਸ਼ਾਹ ਸਹਿਤ ਬੜੇ ਚਰਜ ਹੋਏ। ਫਿਰ ਸਿਕੰਦਰ ਲੋਧੀ ਵੀ, ਇਹਦਾ ਜਿਹੜਾ ਪਾਤਸ਼ਾਹੀ ਕਾਜੀ ਸੀ, ਇੱਕ ਨਿਜ਼ਾਮ ਨੇ ਪੀਰ ਸੀ, ਹੋਰ ਅਹਿਲਕਾਰਾਂ ਸਹਿਤ ਮਹਾਰਾਜ ਦੇ ਕੋਲ ਚੱਲ ਕੇ ਆਇਆ, ਨਮਸਕਾਰ ਕਰਕੇ ਬੈਠ ਗਏ। ਕਾਜੀ ਬੋਲਿਆ, ਦਰਵੇਸ਼ੋ, ਤੁਸੀਂ ਹਾਥੀ ਜਿਵਾ ਲਿਆ ਹੈ? ਮਹਾਰਾਜ ਕਹਿੰਦੇ ਵੀ ਅਸੀਂ ਕੌਣ ਹੈ? ਜੀ ਬਾਲਣ ਵਾਲਾ ਮਾਰਨ ਵਾਲਾ ਤਾਂ ਕਰਤਾਰ ਹੈ। ਕਹਿਣ ਲੱਗਿਆ, ਨਹੀਂ ਜੀ, ਜੇ ਤੁਸੀਂ ਜੀ ਬਾਲ ਗਏ ਹੁਣ ਮਾਰ ਕੇ ਦਿਖਾਓ, ਜੇ ਤੁਹਾਡੇ ਕਹੇ ਇਹ ਜੀਵੀ ਹੈ ਤੇ ਮਰ ਵੀ ਸਕਦਾ ਹੈ, ਜੇ ਮਰ ਜਾਏ ਫਿਰ ਮੈਂ ਸਮਝਾਂਗਾ ਵੀ ਤੁਸੀਂ ਪੂਰਨ ਦਰਵੇਸ਼ ਹੋ। ਮਹਾਰਾਜ ਕਹਿੰਦੇ ਵੀ ਜੇ ਕਰਤਾਰ ਦੇ ਹੁਕਮ ਨਾਲ ਜੀ ਪਿਆ ਹੈ ਤੇ ਉਹਦੇ ਹੁਕਮ ਨਾਲ ਮਰ ਵੀ ਸਕਦਾ ਹੈ। ਉਹ ਕਹਿਣ ਦੀ ਦੇਰੀ ਸੀ, ਉਸੇ ਵੇਲੇ ਫਿਰ ਉਤਨਮ ਦੇ ਕੇ ਡਿੱਗ ਪਿਆ, ਧਰਤੀ 'ਤੇ ਮਰ ਗਿਆ। ਕਾਜੀ ਕਹਿਣ ਲੱਗੇ, ਲਓ ਜੀ ਹੁਣ ਮੇਰੇ ਸਾਹਮਣੇ ਜਾਂਦਾ ਕਰੋ, ਫਿਰ ਤਾਂ ਮੈਂ ਸਮਝਾਂ ਵੀ ਖੁਦਾ ਹੀ ਆ ਗਿਆ, ਤੁਹਾਡੇ ਅਤੇ ਖੁਦਾ ਵਿੱਚ ਕੋਈ ਫਰਕ ਨਹੀਂ। ਮੇਰਾ ਕਹਿੰਦੇ ਵੀ ਹੁਣ ਨਹੀਂ, ਪਰਮੇਸ਼ਰ ਦੇ ਹੁਕਮ ਵਿੱਚ ਜਿਹੜਾ ਕੋਈ ਜੀ ਮਰ ਗਿਆ ਹੈ, ਪਰਮੇਸ਼ਰ ਦੇ ਪਿਆਰੇ ਜੇ ਚਾਹੁਣ ਉਹ ਜੀਵਾਲ ਦਿੰਦੇ ਹੁੰਦੇ ਹੈ, ਅਤੇ ਜਿਹੜੇ ਪਰਮੇਸ਼ਰ ਦੇ ਮਾਰਿਆਂ ਨੂੰ ਕੌਣ ਵੀ ਜਵਾਲ ਸਕਦਾ ਹੈ। ਇਸ ਕਰਕੇ ਇਹ ਪਰਮੇਸ਼ਰ ਦਾ ਇਸ ਤਰ੍ਹਾਂ ਦਾ ਨਿਯਮ ਹੈ ਵੀ ਆਪਣੇ ਹੁਕਮ ਵਿੱਚ ਉਹਨੇ ਜੋ ਕੁਛ ਕਰਿਆ ਕਰਾਇਆ ਉਹਦੇ ਵਿੱਚ ਜਿਹੜੇ ਉਹਦੇ ਪਿਆਰੇ ਕੋਈ ਕਰ ਕਰਾ ਦੇਣ ਉਹ ਮੰਨ ਲੈਂਦਾ ਹੈ, ਇਹ ਜੀਣਾ ਹੈ। ਫਿਰ ਉਹ ਜਦੋਂ ਐਂ ਕਹੀ ਗਏ ਬਾਤ, ਕਹਿੰਦਾ ਮਹਾਰਾਜ ਦਾ ਕੀ ਜਾਣਾ ਹੈ, ਮੇਰੀ ਬੇਨਤੀ ਮੰਨੋ, ਤੁਸੀਂ ਜ਼ਿਆਦਾ ਕਰੋ। ਫਿਰ ਮਹਾਰਾਜ ਨੇ ਮਰਦਾਨੇ ਨੂੰ ਕਹਿ ਦਿੱਤਾ ਹੈ ਵੀ ਤੂੰ ਹੁਣ ਜਲ ਛਿੜਕ ਦੇ। ਜਾਣੀ ਉਹ ਮਹਾਰਾਜ ਨੇ ਦਿਖਾਇਆ ਵੀ ਸਾਡੀ ਗੱਲ ਕੀ ਹੈ, ਮਰਜ਼ੀ ਬੋਲਣ ਦੀ, ਸਾਡਾ ਤਾਂ ਸੇਵਕ ਵੀ ਜੀਵਾਲ ਮਾਰ ਸਕਦਾ ਹੈ। ਇਸ ਤਰ੍ਹਾਂ ਮਰਦਾਨੇ ਨੇ ਜਲ ਛਿੜਕ ਦਿੱਤਾ ਅਤੇ ਫਿਰ ਹਾਥੀ ਜੀ ਉੱਠਿਆ ਹੈ। ਫਿਰ ਸਾਰਿਆਂ ਨੇ ਕਿਹਾ ਕਿ ਮਾਰਾ ਉਪਦੇਸ਼ ਦੇਹੋ। ਗੁਰੂ ਮਹਾਰਾਜ ਕਹਿੰਦੇ ਬਈ ਸਾਰੇ ਪਾਤਸ਼ਾਹ ਨੂੰ ਕਹਿੰਦੇ ਤੂੰ ਧਨੁੰਦਿਆਂ ਅਨੁਸਾਰ ਨਿਆ ਕਰਿਆ ਕਰ। ਕਾਜੀ ਨੂੰ ਕਹਿੰਦੇ ਵੀ ਤੂੰ ਵੱਡੀ ਬੁੱਢੀ ਲਿਆ ਲੈ ਲੋ ਕੇ ਅਨਿਆ ਨਾ ਕਰਿਆ ਕਰ, ਆਪਣਾ ਧਰਮ ਰੱਖ, ਕਿਸੇ ਨੂੰ ਦੁੱਖ ਨਾ ਦਿਆ ਕਰ। ਨਾਲ ਕਿਹਾ ਸਤਸੰਗਤ ਵਿੱਚ ਮਿਲ ਕੇ ਸੇਵਾ ਕਰਨੀ ਆਪੋ ਵਿੱਚ ਹੀ। ਉਹ ਮਨ ਦੀ ਜਿਹੜੀ ਮਲੀਨਤਾ ਹੈ ਇਹਨੂੰ ਸਾਰਿਆਂ ਨੇ ਨਾਸ ਕਰਨਾ। ਸਤਨਾਮ ਵਾਹਿਗੁਰੂ ਦੇ ਨੇ ਰਾਤ ਸਿਮਰਨ ਕਰਨਾ ਹੈ, ਹਿਰਦੇ ਦੀ ਸ਼ਰਧਾ ਰੱਖ ਕੇ ਚੰਗੀ ਤਰ੍ਹਾਂ ਵੇ ਖੁਦਾ ਦੀ ਪ੍ਰਸੰਨਤਾ ਵਾਸ ਕੇ ਦਸਮਾਂ ਦਸਾਉਣ ਦੇਣਾ ਹੈ, ਧਰਮ ਅਨੁਸਾਰ ਇਨਸਾਫ ਕਰਨਾ ਹੈ। ਜੇ ਉਹ ਤੁਸੀਂ ਸਾਰੇ ਕਰੋਗੇ ਤੁਹਾਨੂੰ ਮੁਕਤੀ ਪ੍ਰਾਪਤ ਹੋ ਜਾਏਗੀ। ਫਿਰ ਇਸ ਤਰ੍ਹਾਂ ਦਾ ਆਪ ਜੀ ਨੇ ਇਹ ਦਿੱਲੀ ਸ਼ਹਿਰ ਵਿਖੇ ਉਪਦੇਸ਼ ਦਿੱਤਾ ਅਤੇ ਇੱਥੋਂ ਜਿਵੇਂ ਅੱਗੇ ਕਰਨਾਲ ਸ਼ਹਿਰ ਵੱਲ ਨੂੰ ਆਪ ਜੀ ਚੱਲ ਗਏ ਸੀ। ਰਸਤੇ ਵਿੱਚ ਆਉਂਦਿਆਂ ਜਿਵੇਂ ਮਰਦਾਨੇ ਦੇ ਮਨ ਵਿੱਚ ਫੁਰਨਾ ਜਿਹਾ ਹੋਇਆ ਆਇਆ ਸੀ, ਉਹ ਜਿਵੇਂ ਫੁਰਨਾ ਹੋਇਆ ਉਸ ਫੁਰਨੇ ਨੂੰ ਜਾਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਪੂਰਾ ਵੀ ਕਰਵਾ ਦਿੱਤਾ ਸੀ। ਉਹ ਜਿਵੇਂ ਆਉਂਦਾ ਪ੍ਰਸੰਗ ਆਪਾਂ ਸੁਣੀਏ ਜੀ। ਕੀਨ ਮਨੋਰਥ ਮਨ ਮਰਦਾਨੇ। ਜਦੋਂ ਦਿੱਲੀ ਸ਼ਹਿਰ ਤੋਂ ਮਹਾਰਾਜ ਚੱਲੇ ਨਾ, ਰਸਤੇ ਵਿੱਚ ਆਉਂਦਿਆਂ ਆਉਂਦਿਆਂ ਮਰਦਾਨੇ ਨੇ ਮਨ ਵਿੱਚ ਇਸ ਤਰ੍ਹਾਂ ਦਾ ਕਹਿੰਦੇ ਫੁਰਨਾ ਜਾ ਕਰ ਲਿਆ ਹੈ। ਮਮ ਮਨਤਾ ਕਿਮ ਹੋਏ ਮਹਾਨੇ। ਜਿੱਥੇ ਵੀ ਗੁਰੂ ਨਾਨਕ ਸਾਹਿਬ ਜੀ ਜਾਂਦੇ ਹੈ ਉੱਥੇ ਗੁਰੂ ਨਾਨਕ ਸਾਹਿਬ ਦੀ ਬੜੀ ਪੂਜਾ ਹੁੰਦੀ, ਬਹੁਤ ਮੱਥੇ ਟੇਕਦੇ। ਮੇਰੀ ਤਾਂ ਕਿਤੇ ਪੂਜਾ ਹੋਈ ਨਹੀਂ। ਮਨ ਵਿੱਚ ਫੁਰਨਾ ਆਇਆ ਵੀ ਮੇਰੀ ਵੀ ਕਿਤੇ ਨਾ ਕਿਤੇ ਪੂਜਾ ਹੋਣੀ ਚਾਹੀਦੀ ਹੈ, ਮੈਂ ਵੀ ਬਾਬਾ ਬਣਨਾ ਚਾਹੀਦਾ ਹਾਂ। ਮੁਝ ਕੋ ਬੰਦਾ ਹੈ ਸਭ ਨਰ ਨਾਰੀ। ਐਸਾ ਵੀ ਕੋਈ ਜਗ੍ਹਾ ਆਊਗੀ, ਐਸਾ ਸ਼ਹਿਰ ਵੀ ਕਿਤੇ ਆਊਗੀ, ਮਹਾਰਾਜ ਦੇ ਥਾਂ ਮੈਨੂੰ ਸਾਰੇ ਵਾਰ ਵਾਰ ਮੱਥੇ ਟੇਕਣਾ। ਭੇਟਾ ਉੱਤਮ ਧਰ ਹੈ ਅਗਾਰੀ। ਮਹਾਰਾਜ ਅੱਗੇ ਲਿਆ ਕੇ ਚੰਗੀਆਂ ਚੰਗੀਆਂ ਭੇਟਾਂ ਮੈਂ ਰੱਖਦੇ ਹੈ ਤੇ ਮੇਰੇ ਮਰਦਾਨੇ ਅੱਗੇ ਵੀ ਚੰਗੀਆਂ ਚੰਗੀਆਂ ਲਿਆ ਕੇ ਭੇਟਾ ਰੱਖਣਾ। ਅੰਤਰਯਾਮੀ ਉਰ ਕੀ ਜਾਨੇ। ਨਾਨਕ ਸਾਹਿਬ ਹਾਂ ਦਿਲਾਂ ਦੀਆਂ ਜਾਣਨ ਵਾਲੇ ਹੈ, ਮਰਦਾਨੇ ਦੇ ਦਿਲ ਦੀ ਜਾਣ ਲਈ ਵੀ ਇਹ ਵੀ ਮੱਥੇ ਜੇ ਟਿਕਾਇਆ ਚਾਹੁੰਦਾ ਹੈ। ਮੁਸਤਕ ਮੰਦ ਕਹੀ ਮ੍ਰਿਦ ਬਾਨੀ। ਮੁਸਕਤ ਮੰਦ ਕਹੀ ਮ੍ਰਿਦ ਬਾਨੀ। ਗੁਰੂ ਮਹਾਰਾਜ ਨੇ ਥੋੜਾ ਥੋੜਾ ਹੱਸਦਿਆ ਨਾ ਇਸ ਤਰ੍ਹਾਂ ਕੋਮਲ ਜੇ ਬਚਨ ਕੀਤੇ ਹਨ। ਹਿਰਦੇ ਵਿਚਾਰਤ ਜੋ ਤੁਮ ਆਵਹੋ। ਮਰਦਾਨੇ ਹਿਰਦੇ ਵਿੱਚ ਜਿਹੜਾ ਤੂੰ ਵਿਚਾਰਾਂ ਜੀਆਂ ਕਰਦਾ ਫੁਰਨੇ ਜੇ ਕਰਦਾ ਤੁਰਿਆ ਆਉਣਾ ਹੈ। ਅਗਰਜ ਪੁਰ ਮਨ ਭਾਵਤ ਪਾਵਹੋ। ਅੱਗੇ ਵੀ ਆ ਕਰਨਾਲ ਸ਼ਹਿਰ ਆ ਰਿਹਾ ਹੈ, ਇੱਥੇ ਮਨ ਭਾਉਂਦੀ ਤੂੰ ਵੀ ਗੱਲ ਪਾ ਰਹੇਗਾ, ਇੱਥੇ ਤੈਨੂੰ ਮੱਥੇ ਟਿਕਾ ਦਿਆਂਗੇ ਚੰਗੀ ਤਰ੍ਹਾਂ। ਇਹ ਸਭ ਕੂਰ ਕਾਜ ਨਹਿ ਸਰਈ। ਉਹ ਮਰਦਾਨੇ ਜਿਹੜਾ ਕੋਈ ਮੱਥੇ ਜੇ ਟਿਕਾਉਣੇ ਹੈ, ਰੁਪਈਏ ਕੱਪੜੇ ਲੈਣੇ ਹੈ, ਮੈਂ ਝੂਠੇ ਮੂਠੇ ਹੈ। ਮੱਥੇ ਟਿਕਾਉਣ ਨਾਲ, ਕੋਈ ਰੁਪਈਏ ਲੈਣ ਨਾਲ, ਕੋਈ ਕੱਪੜੇ ਲੈਣ ਨਾਲ ਕੋਈ ਕੰਮ ਤਾਂ ਸਰਦਾ ਨਹੀਂ ਹੈ। ਮੁਕਤ ਪੰਥ ਤੇ ਵਰਜਨ ਕਰਈ। ਉਹ ਜਿਹੜਾ ਕੋਈ ਮੱਥੇ ਟਿਕਾਉਣ ਲੱਗ ਪੈਂਦਾ, ਪੂਜਾ ਕਰਾਉਣ ਲੱਗ ਪੈਂਦਾ, ਜੇ ਮੁਕਤੀ ਦਾ ਰਸਤਾ ਹੈ ਨਾ ਉਹ ਤੋਂ ਤਾਂ ਇਹ ਰੋਕ ਪਾਉਂਦੇ, ਮੁਕਤ ਨਹੀਂ ਹੋਣ ਦਿੰਦੇ ਮਨੁੱਖ ਨੂੰ ਇਹ। ਚਹਿਤ ਰਹੇ ਜਗ ਮਹਿ ਵਡਿਆਈ। ਕਿਉਂਕਿ ਮਨੁੱਖੀ ਸੁਭਾਅ ਹੈ ਵੀ ਹਮੇਸ਼ਾ ਆਪਣੀ ਵਡਿਆਈ ਕਰਾਉਣੀ ਚਾਹੁੰਦਾ ਰਹਿੰਦਾ ਵੀ ਮੈਨੂੰ ਬੜਾ ਲੋਕ ਮਹਾਨ ਆਖਣ। ਅਲਪ ਕਾਲ ਜਿਸ ਬੀਚ ਰਹਾਈ। ਉਹ ਮਰਦਾਨੇ ਜਿਸ ਸੰਸਾਰ ਦੇ ਵਿੱਚ ਮੈਂ ਥੋੜਾ ਜਿਹਾ ਸਮਾਂ ਰਹਿਣਾ ਹੈ, ਅਤੇ ਉਸ ਸੰਸਾਰ ਵਿੱਚ ਥੋੜ੍ਹੇ ਸਮੇਂ ਵਿੱਚ ਰਹਿ ਕੇ ਆਪਣੀ ਮਾਨਤਾ ਜੀ ਇਹ ਕਰਾਉਣਾ ਚਾਹੁੰਦਾ ਵੀ ਮੈਨੂੰ ਬਹੁਤ ਮਹਾਨ ਆਖਣ ਇਹ ਜਹ ਜਾਵਨ ਲਹਿਨੋ ਸੁਖ ਭਾਰੀ, ਜਿੱਥੇ ਪ੍ਰਲੋਕ ਵਿੱਚ ਜਾ ਕੇ ਭਾਰੀ ਸੁਖ ਲੈਣਾ ਹੈ ਇਸਨੇ, ਤਹ ਕੀ ਗਤ ਨਹਿ ਕਰ ਹੈ ਵਿਚਾਰੀ, ਉੱਥੇ ਦੀ ਜਿਹੜੀ ਕੋਈ ਗਤੀ ਰੀਤੀ ਹਾਲਤ ਹੈ ਉਹਨੂੰ ਇਹ ਵਿਚਾਰਦਾ ਹੀ ਨਹੀਂ ਵੀ ਅੱਗੇ ਸੁੱਖ ਹੋਵੇ। ਇੱਥੇ ਸੁੱਖ ਤਾਂ ਥੋੜ੍ਹੇ ਦਿਨ ਹੀ ਹੈ, ਇੱਥੇ ਦੇ ਸੁੱਖਾਂ ਨੂੰ ਕੀ ਕਰਨਾ ਜਦੋਂ ਇੱਥੇ ਰਹਿਣਾ ਹੀ ਨਹੀਂ ਹੈ। ਮਨ ਹੀਨ ਰਹਿ ਜਗ ਮਹਿ ਜੋਈ, ਵੀ ਮਰਦਾਨੇ ਜਿਹੜਾ ਕੋਈ ਮਨੁੱਖ ਸੰਸਾਰ ਦੇ ਵਿੱਚ ਮਾਣ ਤੋਂ ਰਹਿਤ ਹੋ ਕੇ ਰਹਿੰਦਾ ਹੈ, ਨਿਮਰਤਾ ਗਰੀਬੀ ਵਿੱਚ ਰਹਿੰਦਾ ਹੈ, ਚਾਹੇ ਮਾਨ ਪਰ ਲੋਕਹਿ ਸੋਈ, ਲਹਿ ਮਾਨ ਪਰ ਲੋਕਹਿ ਸੋਈ, ਕਹਿੰਦੇ ਪ੍ਰਲੋਕ ਵੀ ਜਾ ਕੇ ਬੜਾ ਭਾਰੀ ਮਾਣ ਸਤਿਕਾਰ ਲੈਂਦਾ ਹੈ। ਸੁਣ ਕਾ ਸਕੋਚ ਕਹਿਓ ਮਰਦਾਨੇ, ਗੁਰੂ ਮਹਾਰਾਜ ਦੇ ਜਿਹੜੇ ਸੱਚੇ ਸੁੱਚੇ ਬਚਨ ਸੁਣ ਕੇ ਮਰਦਾਨੇ ਨੇ ਉਹ ਸੰਕੋਚ ਜੀ ਕੀਤੀ ਹੈ, ਸ਼ਰਮ ਸ਼ਰਮ ਜੀ ਕੀਤੀ ਵੀ ਮਹਾਰਾਜ ਤਾਂ ਠੀਕ ਹੀ ਕਹਿੰਦੇ, ਮੈਂ ਐਵੇਂ ਵਾਧੂ ਮੱਥੇ ਜੇ ਟਿਕਾਉਣਾ ਚਾਹੁੰਦਾ ਹਾਂ। ਹੋਇ ਕਰੁਣਾ ਤੁਮ ਤਬ ਅਸ ਜਾਣੇ, ਫਿਰ ਕਹਿਣ ਲੱਗਾ ਮਹਾਰਾਜ ਜੇ ਤੁਹਾਡੀ ਕਿਰਪਾ ਹੋ ਜਾਏ ਨਾ ਕਿਸੇ 'ਤੇ, ਫਿਰ ਤਾਂ ਇਸ ਤਰ੍ਹਾਂ ਜਾਣਦਾ ਵੀ ਥੋੜ੍ਹੇ ਸਮਾਂ ਪਰ ਇੱਥੇ ਰਹਿਣਾ ਹੈ, ਮਰ ਕੇ ਪ੍ਰਲੋਕ ਜਾਣਾ ਹੈ, ਅਤੇ ਪ੍ਰਲੋਕ ਵੀ ਜਿਵੇਂ ਸੁੱਖ ਹੋਵੇ ਉਹ ਇੱਥੇ ਰਹਿ ਕੇ ਉਹੋ ਜਿਹੇ ਕਰਤੱਬ ਕਰਨੇ ਚਾਹੀਦੇ ਹੈ, ਸੱਚ ਬੋਲਣਾ ਚਾਹੀਏ, ਧਰਮ ਦੀ ਕਿਰਤ ਕਰਕੇ ਵੰਡ ਕੇ ਛਕਣਾ ਚਾਹੀਦਾ, ਸਤਸੰਗਤ ਵਿੱਚ ਜਾ ਕੇ ਕਥਾ ਕੀਰਤਨ ਸੁਣੀਨੀ ਚਾਹੀਏ, ਇਸ ਤਰ੍ਹਾਂ ਪ੍ਰਲੋਕ ਵਿੱਚ ਚੰਗੀ ਹਾਲਤ ਹੁੰਦੀ ਹੈ। ਪਰ ਮਹਾਰਾਜ ਜਿਹਦੇ 'ਤੇ ਕਿਰਪਾ ਹੋਵੇ ਉਹ ਇਸ ਤਰ੍ਹਾਂ ਜਾਣਦਾ ਹੈ। ਕਰ ਤੋ ਬਾਤ ਤਹਿ ਪੁਰ ਨੀਰ ਆਇਆ, ਗੱਲਾਂ ਬਾਤਾਂ ਕਰਦਿਆਂ ਕਰਦਿਆਂ ਉਹ ਜਿਹੜਾ ਸ਼ਹਿਰ ਹੈ ਇਹ ਕਰਨਾਲ ਹੀ ਸੀ, ਇਹ ਨੇੜੇ ਆ ਗਿਆ ਹੈ। ਰੱਬ ਬੈਠੇ ਪਿਖ ਇੱਕ ਤਾਰ ਛਾਇਆ, ਗੁਰੂ ਮਹਾਰਾਜ ਬਾਹਰ ਬਾਹਰ ਦਰਖਤ ਦੇ ਇੱਕ ਵਿਰਸ਼ ਜਾ ਸੀ ਉਹਦੀ ਛਾਇਆ ਹੇਠ ਵੇਖ ਕੇ ਬੈਠ ਗਏ ਹਨ। ਕਈ ਨਿਦੇਸ਼ ਜਾਹ ਮਰਦਾਨੇ, ਫਿਰ ਮਹਾਰਾਜ ਨੇ ਆਗਿਆ ਕਰ ਦਿੱਤੀ ਲੈ ਵੀ ਹੁਣ ਤੂੰ ਮਰਦਾਨੇ ਚਲਾ ਜਾ ਇਸ ਸ਼ਹਿਰ ਵਿੱਚ, ਨਗਰ ਬਿਲੋਕਹ ਹੋਇ ਮਨ ਭਾਨੇ, ਨਾਲੇ ਤਾਂ ਸ਼ਹਿਰ ਨੂੰ ਵੇਖ ਲਾ ਵੀ ਕਿਹੋ ਜਿਹਾ ਹੈ, ਨਾਵੇਂ ਜਿਵੇਂ ਤੇਰੇ ਮਨ ਨੂੰ ਚੰਗਾ ਪਲਗਦਾ ਹੈ ਉਹ ਤੇਰੇ ਮਨ ਦੇ ਅਨੁਸਾਰ ਹੀ ਸਭ ਕੁਛ ਹੋ ਜਾਏਗਾ। ਜਾਏ ਨਾ ਬਹੁਰ ਪਠਿਓ ਬਰਿਆਈ, ਫਿਰ ਮਰਦਾਨਾ ਜਾਂਦਾ ਹੀ ਨਹੀਂ ਸ਼ਹਿਰ ਵਿੱਚ, ਪਰ ਮਹਾਰਾਜ ਨੇ ਮੱਲੋ ਮੱਲੀ ਕਹਿ ਕੇ ਭੇਜਤਾ ਵੀ ਹੁਣ ਤਾਂ ਜਾਣਾ ਹੀ ਪਊਗਾ। ਸ੍ਰੀ ਪ੍ਰਭ ਤੇ ਬਹੁਤ ਸੁਖ ਚਾਈ, ਕਿਉਂਕਿ ਗੁਰੂ ਮਹਾਰਾਜ ਤੋਂ ਬਹੁਤ ਹੀ ਸੰਕੋਚ ਦਾ ਸ਼ਰਮ ਜਿਹਾ ਕਰਦਾ ਹੈ ਵੀ ਮਹਾਰਾਜ ਤਾਂ ਜਾਂਦੇ ਨਹੀਂ, ਮੈਂ ਗਿਆ ਮੈਨੂੰ ਮੱਥੇ ਟੇਕਣਗੇ ਤੇ ਕੀ ਕਹਿਣਗੇ ਵੀ ਮਹਾਰਾਜ ਤੁਹਾਨੂੰ ਛੱਡ ਕੇ ਤੇ ਮੱਥੇ ਮਰਦਾਨਾ ਟਿਕਾਈ ਜਾਂਦਾ, ਇਸ ਕਰਕੇ ਸ਼ਰਮ ਜੀ ਕਰਦਾ ਹੈ, ਜਾਣ ਨੂੰ ਜੀ ਨਹੀਂ ਕਰਦਾ। ਮਹਾਰਾਜ ਨੇ ਮੱਲੋ ਮੱਲੀ ਭੇਜਿਆ ਹੈ, ਪੁਰ ਕੇ ਧਰਮ ਹੈ ਪਰ ਵਿਰਸ਼ਿਓ ਜਬ ਹੀ, ਜਦੋਂ ਕਹਿੰਦੇ ਕਰਨਾਲ ਸ਼ਹਿਰ ਦੇ ਉਹ ਸ਼ਹਿਰੀ ਦਰਵਾਜ਼ੇ ਦੇ ਵਿੱਚ ਪ੍ਰਵੇਸ਼ ਜਾ ਹੋਇਆ ਅੰਦਰ ਬੜਿਆ ਹੈ, ਮਾਨਵ ਦਰਸ ਕਰਹਿ ਤੇ ਤਬ ਹੀ, ਉੱਥੇ ਜਿਹੜੇ ਕੋਈ ਕਹਿੰਦੇ ਸ਼ਹਿਰ ਦੇ ਵਿੱਚ ਲੋਕ ਜਦੋਂ ਮਰਦਾਨੇ ਦੇ ਦਰਸ਼ਨ ਜੇ ਕਰਦੇ ਨੇ, ਆਨ ਉਪਾਏ ਨ ਧਰਹਿ ਅਗਾਰੀ, ਲਿਆ ਜਾ ਕੇ ਮਰਦਾਨੇ ਦੇ ਅੱਗੇ ਭੇਟਾ ਰੱਖੀ ਤੁਰੇ ਜਾਂਦੇ, ਪੂਜਨ ਹੇਤ ਨ ਗਿਰਾ ਉਚਾਰੀ, ਕੋਈ ਪੁੱਛਣ ਵਾਸਤੇ ਗੱਲ ਹੀ ਨੀ ਕਹਿੰਦਾ ਵੀ ਕਿੱਥੋਂ ਆਏ ਆ ਸੰਤ, ਲਿਆ ਲਿਆ ਕੇ ਮੱਥੇ ਰੱਖ ਪੇਟਾ ਰੱਖ ਕੇ ਮੱਥੇ ਟੇਕੀ ਤੁਰੇ ਜਾਂਦੇ, ਪਿਖਤ ਪਰਸ ਪਰ ਘਰ ਨਿਜ ਜਾਹੀ, ਆਪੋ ਵਿੱਚ ਇੱਕ ਦੂਸਰੇ ਨੂੰ ਵੀ ਇਹਨੇ ਵੀ ਮੱਥਾ ਟੇਕਿਆ, ਇਹ ਸੰਤ ਨੂੰ ਇਹਨੇ ਵੀ ਟੇਕਿਆ, ਉਹ ਆਪੋ ਆਪਣੇ ਘਰਾਂ ਨੂੰ ਜਾਂਦੇ ਵੇਖ ਵੇਖ ਇੱਕ ਦੂਸਰੇ ਨੇ, ਨਾਨਾ ਬਿੰਜਨ ਆਨਹਿ ਪਾਹੀ, ਤਰ੍ਹਾਂ ਤਰ੍ਹਾਂ ਦੇ ਭੋਜਨ ਲਿਆ ਕੇ ਮਰਦਾਨੇ ਦੇ ਛਕਣ ਵਾਸਤੇ ਕੋਲ ਲਈ ਤੁਰਿਆ ਆਉਂਦਾ ਹੈ। ਰੁਚਰ ਸਥਲ ਬੈਠਿਓ ਮਰਦਾਨਾ। ਫਿਰ ਵੀ ਮਰਦਾਨਾ ਚੰਗਾ ਜਾ ਸੋਹਣਾ ਜਾ ਥਾਂ ਦੇਖਣ ਉੱਚੇ ਥਾਂ ਫਿਰ ਬਹਿ ਗਿਆ ਬਾਬਾ ਬਣ ਕੇ। ਹੋਵਨ ਪੂਜਾ ਲੱਗੀ ਮਹਾਨਾ। ਮਹਾਰਾਜ ਦੇ ਬਾਗ ਫਿਰ ਮਰਦਾਨੇ ਦੀ ਚੰਗੀ ਤਰ੍ਹਾਂ ਪੂਜਾ ਹੋਣ ਲੱਗ ਪਈ, ਚੰਗੀ ਤਰ੍ਹਾਂ ਮੱਥੇ ਟਿਕਣ ਲੱਗ ਪਏ ਹਨ। ਬਹੁ ਰੰਗਨ ਕੇ ਵਸਤਰ ਅਮੋਲੇ। ਬਹੁਤ ਰੰਗਾਂ ਰੰਗਾਂ ਦੇ ਜਿਹੜੇ ਅਮੋਲਕ ਵਸਤਰ ਕੀਮਤੀ ਕੱਪੜੇ ਹਨ। ਆਨ ਸਮਰ ਪਹਿ ਕਛ ਨਹਿ ਬੋਲੇ। ਕੋਈ ਬੋਲਦਾ ਚੱਲਦਾ ਕੱਖ ਵੀ ਨਹੀਂ ਹੈ। ਲਿਆ ਲਿਆ ਕੇ ਮਰਦਾਨੇ ਦੀ ਭੇਟਾ ਖਰੀਦ ਤੁਰੇ ਜਾਂਦੇ ਥਾਨਾਂ ਦੇ ਥਾਂ। ਕੀਰਤਿਕ ਦਰਬ ਚੜਾਵੇ ਹੈਆਨੀ। ਲਿਆ ਲਿਆ ਕੇ ਖੁੱਲੀ ਮਾਇਆ ਚੜਾਈ ਜਾਂਦੇ ਮਰਦਾਨੇ ਅੱਗੇ। ਹੋਏ ਰਹੇ ਸੇਵਕ ਮਨ ਬਾਣੀ। ਮਨ ਬਾਣੀ ਸ਼੍ਰੀ ਕਰਕੇ ਮਰਦਾਨੇ ਦੇ ਸਿੱਖ ਸੇਵਕ ਸ਼ਰਧਾਲੂ ਬਣ ਰਹੇ। ਹਿੰਦੂ ਤੁਰਕ ਜੇ ਦੇਖਾ ਹੈ ਆਈ। ਭਾਵੇਂ ਕੋਈ ਮੁਸਲਮਾਨ ਹੈ ਭਾਵੇਂ ਕੋਈ ਹਿੰਦੂ ਹੈ, ਜਿਹੜਾ ਕਿ ਆ ਕੇ ਮਰਦਾਨੀ ਨੂੰ ਇੱਕ ਵਾਰੀ ਦੇਖ ਲੈਂਦਾ ਹੈ। ਮਹਾਂਪੁਰਖ ਲੱਖ ਪਰ ਹੈ ਪਾਈ। ਇਹ ਤਾਂ ਬਹੁਤ ਸਾਡਾ ਵੱਡਾ ਮਹਾਂਪੁਰਖ ਸ਼ਹਿਰ ਵਿੱਚ ਆ ਗਿਆ, ਜਾਣ ਕੇ ਚਰਨੀ ਲੱਗਦਾ ਹੈ। ਸੁਣ ਹੈ ਅਪਰ ਤੇ ਅਪਰ ਜੇ ਮਾਨਵ। ਪਹਿਲੇ ਅੱਗੇ ਤੋਂ ਅੱਗੇ ਜਿਹੜੇ ਕੋਈ ਹੋਰ ਲੋਕ ਉਹਨਾਂ ਤੋਂ ਜਿਹੜੇ ਸੁਣਦੇ ਮਨੁੱਖ। ਦੌਰ ਹੈ ਦੌਰ ਉਪਾਇਨ ਆਨਵ। ਭੱਜ ਭੱਜ ਵੇ ਘਰਾਂ ਵਿੱਚੋਂ ਭੇਟਾਵਾਂ ਲਿਆਉਂਦੇ ਤੇ ਮਰਦਾਨੇ ਨੂੰ ਰੱਖ ਦਿੰਦੇ ਹਨ। ਕਹੇ ਕਿ ਸੰਤ ਵੱਡੋ ਹੈ ਕੋਈ। ਆਪੋ ਵਿੱਚ ਇੱਕ ਦੂਸਰੇ ਨੂੰ ਕਹਿੰਦੇ ਵੀ ਸਾਡੇ ਕਰਨਾਲ ਸ਼ਹਿਰ ਦੇ ਵਿੱਚ ਤਾਂ ਅੱਜ ਤਾਂ ਬਹੁਤ ਵੱਡਾ ਕੋਈ ਸੰਤ ਆ ਗਿਆ ਤਕੜਾ। ਇਸ ਦਰਸ਼ਨ ਤੇ ਹਮ ਗਤ ਹੋਈ। ਮੇਰੇ ਦਰਸ਼ਨ ਕੀਤਿਆਂ ਸਾਡੀ ਕਲਿਆਣ ਹੋ ਜਾਣੀ ਹੈ, ਇਸ ਕਰਕੇ ਮੱਥੇ ਟੇਕ ਲਓ, ਦਰਸ਼ਨ ਕਰ ਲਓ, ਭਲਾ ਹੋ ਜਾਊ। ਜੋ ਇਸ ਪਾਸ ਚੜਾਏ ਪਦਾਰਥ। ਵੀ ਕਹਿੰਦੇ ਲੋਕ ਕਰਨਾਲ ਦੇ ਵੀ ਜਿਹੜਾ ਇਸ ਸੰਤ ਦੇ ਅੱਗੇ ਲਿਆ ਕੇ ਕੋਈ ਪਦਾਰਥ ਚੜਾ ਲੂ ਨਾ। ਸੋ ਹਮ ਜਾਣਾ ਹੋ ਇਸ ਕਾਰਥ। ਅਸੀਂ ਸਮਝ ਲੋ ਜਾਣ ਲੋ ਵੀ ਉਹ ਸਾਡਾ ਸਫਲਾ ਹੋ ਜਾਊ, ਲੇਖੇ ਲੱਗ ਜਾਊਗਾ। ਲਾਗਿਓ ਅੰਬਰ ਕੇਰ ਅੰਬਾਰੂ। ਫੇਰ ਕੀ ਹੈ, ਮਰਦਾਨੇ ਦੇ ਅੱਗੇ ਤਾਂ ਕੱਪੜਿਆਂ ਦਾ ਢੇਰ ਲੱਗ ਗਿਆ। ਮਰਦਾਨੇ ਭਾ ਹਰਖ ਅਪਾਰੂ। ਕੱਪੜਿਆਂ ਦਾ ਢੇਰ ਲੱਗਿਆ ਦੇਖ ਕੇ ਮਰਦਾਨੇ ਨੂੰ ਬੜਾ ਆਨੰਦ ਹੋਇਆ। ਬੇਅੰਤ ਬੀਤ ਗਏ ਜਬ ਹੀ ਜੁਗ ਜਾਮਾ। ਜਿਸ ਵੇਲੇ ਕਹਿੰਦੇ ਦੋ ਪੈਰ ਛੇ ਘੰਟੇ ਲੰਘ ਗਏ ਹਨ। ਉੱਠਿਓ ਤਬ ਹੈ ਭਾ ਪੂਰਨ ਕਾਮਾ। ਬੰਦਾ ਜਿਹੜਾ ਪੁਰਨਾ ਸੀ ਮਰਦਾਨੇ ਦਾ ਪੂਰਾ ਹੋ ਗਿਆ ਤੇ ਫਿਰ ਉੱਠ ਖੜੋਤਿਆ ਖੁਸ਼ ਖੁਸ਼। ਮਾਨਵ ਕੇ ਉਚਵਾਯੋ ਸੀਸਾ। ਜਿਹੜੇ ਕੱਪੜੇ ਹੈ ਰੁਪਈਏ ਹੈ ਕਹਿੰਦੇ ਪੰਡਾਂ ਜੀਆਂ ਬੰਨ ਕੇ ਉਹ ਲੋਕਾਂ ਦੇ ਸਿਰ ਤੇ ਚੁਕਾ ਦਿੱਤੀਆਂ। ਆਯੋ ਜਹ ਬੈਠੇ ਜਗਦੀਸ਼ਾ। ਉੱਥੇ ਗੁਰੂ ਨਾਨਕ ਸਾਹਿਬ ਜੀ ਬਾਹਰ ਬਾਹਰ ਦਰਖਤ ਹੇਠ ਬੈਠੇ, ਉੱਥੇ ਆ ਪਹੁੰਚਾ ਮਰਦਾਨਾ। ਕਹਿਣ ਲੱਗਿਓ ਘਰ ਹਰਖ ਕਨੇਰੋ। ਬਹੁਤ ਹੀ ਖੁਸ਼ੀ ਤੇ ਆਨੰਦ ਜਿਹਾ ਕਰਕੇ ਤੇ ਕਹਿਣ ਲੱਗਿਆ ਮਰ ਸਤਿਗੁਰਾਂ ਨੂੰ। ਦਾਸ ਭਇਓ ਸਗਰੋ ਪੁਰ ਮੇਰੋ। ਮਹਾਰਾਜ ਜਿਹੜਾ ਕਰਨਾਲ ਸ਼ਹਿਰ ਹੈ ਤਾਂ ਮਾਰਾ ਸਾਰਾ ਹੀ ਮੇਰਾ ਸਿੱਖ ਸੇਵਕ ਬਣ ਗਿਆ। ਸਭ ਹੀ ਪੂਜਾ ਕੀਨ ਮਹਾਨਾ। ਮਾਰਾ ਕੀ ਦੱਸਾਂ, ਸਾਰੇ ਸ਼ਹਿਰ ਨੇ ਬੜੀ ਮੇਰੀ ਪੂਜਾ ਕੀਤੀ ਹੈ। ਬੰਦਹ ਪਦ ਭੇਟੈ ਧਰ ਨਾਨਾ। ਨਾਲੇ ਮੱਥੇ ਟੇਕਦੇ ਸੀ ਨਾਨੇ, ਨਾਨਾ ਤਰ੍ਹਾਂ ਦੀਆਂ ਪੂਜਾ ਭੇਟਾਵਾਂ ਰੱਖਦੇ ਸੀ ਮੈਨੂੰ। ਕਿਨਹੋ ਨਾ ਬੂਜਨ ਕੀਨੋ ਮੋਹੀ। ਗੁਰੂ ਨਾਨਕ ਸਾਹਿਬ ਜੀ ਮੈਨੂੰ ਮਰਦਾਨੇ ਨੇ ਤਾਂ ਕਿਸੇ ਨੇ ਪੁੱਛਣਾ ਹੀ ਨਹੀਂ ਵੀ ਕੀਤਾ ਵੀ ਤੂੰ ਕਿੱਥੋਂ ਆਇਆ ਹੈ। ਕਹਿ ਪਰਸਪਰ ਸੰਤ ਸੋ ਹੋਹੀ। ਆਪੋ ਵਿੱਚ ਇੱਕ ਦੂਸਰੇ ਨੂੰ ਕਹੀ ਗਏ ਵੀ ਇਹ ਜਿਹੜਾ ਆਇਆ ਚੰਗਾ ਸੰਗ ਤਕੜਾ ਸੰਤੀ ਹੋਣਾ ਹੈ। ਅਸ ਕਹਿ ਭੇਟ ਹੁਤੀ ਜੋ ਸਾਰੀ। ਇਸ ਤਰ੍ਹਾਂ ਦੇ ਬਚਨ ਕਹਿ ਕੇ ਜਿਹੜੀ ਉਹ ਭੇਟਾ ਜੀ ਸਾਰੀ ਦੀ ਸਾਰੀ ਹੈ ਸੀ। ਸੋ ਧਰ ਦੀਨੀ ਗੁਰੂ ਅਗਾਰੀ। ਗੁਰੂ ਮਹਾਰਾਜ ਦੇ ਅੱਗੇ ਕਹਿੰਦੇ ਰਖਵਾ ਦਿੱਤੀ, ਰੱਖ ਦਿੱਤੀ ਇਸ ਨੇ, ਫਿਰ ਵੀ ਚੰਗਾ ਸਿਆਣੇ ਹੀ ਨਿਕਲਿਆ ਹੈ। ਬਿਗਸਤ ਮੁਖ ਤੇ ਬਚਨ ਬਖਾਨੇ। ਮਹਾਰਾਜ ਨੇ ਮੁਖੋਂ ਹੱਸਦਿਆਂ ਹੱਸਦਿਆਂ ਬਚਨ ਕਹੇ ਮਰਦਾਨਾ ਜੀ ਨੂੰ। ਕੋ ਕੋ ਵੱਥ ਆਨੀ ਮਰਦਾਨੇ। ਮਰਦਾਨੇ ਪੰਡਿਤ ਜੀ ਖੋਲ ਕੇ ਦਿਖਾ ਵੀ ਕਿਹੜੀ ਕਿਹੜੀ ਤੋਂ ਵਸਤੂ ਲਿਆਂਦੀ, ਕਿਹੜੇ ਕੱਪੜੇ ਲਿਆਂਦੇ ਆ, ਹੋਰ ਕਿਹੜੇ ਕੋਈ ਲਿਆਂਦਾ ਕੁਛ। ਹਿਰਦੇ ਤੇਰੋ ਹਰਖ ਵਿਸੇਖਾ। ਤਾਂ ਮਰਦਾਨੇ ਤੇਰੇ ਹਿਰਦੇ ਵਿੱਚ ਬੜਾ ਆਨੰਦ ਹੈ। ਬਦਨ ਪ੍ਰਫੁੱਲਿਤ ਅਤਿਸ਼ੈ ਦੇਖਾ। ਜਿਹੜਾ ਮੁੱਖ ਹੈ ਬੜਾ ਕਹਿੰਦੇ ਖਿੜਿਆ ਦਿਸਦਾ ਕਮਲ ਫੁੱਲ ਵਾਂਗੂ। ਕਰ ਜੋਰੇ ਕਹਿ ਸੁਨ ਪ੍ਰਭ ਮੋਰੇ। ਮਰਦਾਨੇ ਨੇ ਹੱਥ ਜੋੜਿਆ ਕਹਿੰਦੇ ਹੇ ਮੇਰੇ ਮਾਲਕ ਗੁਰੂ ਨਾਨਕ ਸਾਹਿਬ ਸੁਣੋ ਜੀ, ਗਮਨੇ ਉਹ ਨਗਰ ਅਨੁਗ੍ਰਹ ਤੋਰੇ, ਤੁਹਾਡੀ ਕਿਰਪਾ ਨਾਲ ਮਹਾਰਾਜ ਮਤਲਬ ਜਦੋਂ ਮੈਂ ਕਰਨਾਲ ਸ਼ਹਿਰ ਵਿੱਚ ਚਲਾ ਗਿਆ, ਜਾਉ ਰਾਵਰ ਨੇ ਬਚਨ ਬਖਾਨਾ, ਮਹਾਰਾਜ ਪਹਿਲਾਂ ਆਪ ਜੀ ਨੇ ਮੁੱਖੋਂ ਬਚਨ ਕਿਹਾ ਸੀ ਨੇ ਵੀ ਜਾ ਸ਼ਹਿਰ ਵਿੱਚ ਤੈਨੂੰ ਸਾਰੇ ਮੱਥੇ ਟੇਕਣਗੇ, ਬੜੀ ਪੂਜਾ ਹੋਊ ਤੇਰੀ, ਤੋ ਪੂਰਨ ਪਾ ਹਰਖ ਮਹਾਨਾ। ਮਹਾਰਾਜ ਸੇ ਤਰ੍ਹਾਂ ਮੈਨੂੰ ਪੂਜਾ ਹੋਈ ਹੈ ਤੇ ਮੈਨੂੰ ਪੂਰੀ ਖੁਸ਼ੀ ਚੜੀ ਹੋਈ। ਸੁੰਦਰ ਬਹੁ ਅੰਬਰ ਮੈਂ ਲਿਆਇਓ, ਮਹਾਰਾਜ ਕੀ ਦੱਸਾਂ, ਬਹੁਤ ਚੰਗੇ ਚੰਗੇ ਸੋਹਣੇ ਕੱਪੜੇ ਮੈਂ ਮੱਥੇ ਟਿਕਾ ਕੇ ਲਿਆਇਆ। ਧਨ ਆਨਿਓ ਨਰ ਜਿਤੋ ਚੜਾਇਓ, ਜਿੰਨਾ ਮਹਾਰਾਜ ਲੋਕਾਂ ਨੇ ਧਨ ਲਿਆ ਉਹ ਵੀ ਮੈਂ ਮਹਾਰਾਜ ਇਸਾ ਚੁਕਾ ਕੇ ਨਾਲ ਲੈ ਕੇ ਆਇਆ ਤੁਹਾਡੇ ਕੋਲ। ਖੇਤ ਦਿਖਾਵਨ ਗਠੜੀ ਖੋਲੀ, ਗੁਰੂ ਨਾਨਕ ਸਾਹਿਬ ਨੂੰ ਦਿਖਾਉਣ ਵਾਸਤੇ ਇੱਕ ਪੰਡ ਜੀ ਨੇ ਖੋਲਣਾ ਕੀਤੀ ਮਰਦਾਨੇ। ਦੇਖਾ ਪ੍ਰਭੂ ਵਸਤ ਬਹੁ ਮੋਲੀ, ਗੁਰੂ ਮਹਾਰਾਜ ਵੀ ਬੜੀਆਂ ਮੁੱਲ ਦੀਆਂ ਜਿਹੜੀਆਂ ਵਸਤੂਆਂ ਦੇਖੀ ਜਾਂਦੇ, ਮਰਦਾਨਾ ਦਿਖਾਈ ਜਾਂਦਾ। ਦਸ਼ਾ ਦੇਖ ਮਰਦਾਨੇ ਕੇਰੀ, ਉਸ ਵੇਲੇ ਮਰਦਾਨੇ ਦੀ ਬਹੁਤੀ ਹਾਲਤ ਜੀ ਦੇਖ ਕੇ ਵੀ ਅੱਜ ਤਾਂ ਪੂਰਾ ਹੀ ਖੁਸ਼ ਹੈ। ਲੋਭ ਲਹਿਰ ਮੈਂ ਚਾਹੇ ਕਨੇਰੀ, ਜਿਸਦੀ ਜਿਹੜੀ ਮਨ ਦੀ ਬਿਰਤੀ ਹੈ ਲੋਭ ਦੇ ਵਿੱਚ ਜ਼ਿਆਦਾ ਹੀ ਫੈਲ ਗਈ ਹੈ, ਲੋਭ ਜ਼ਿਆਦਾ ਉੱਪਰ ਹਾਵੀ ਹੋ ਗਿਆ ਹੈ। ਉੱਚ ਹਾਸ ਬਿਗਸੇ ਜਗ ਸਾਈ, ਗੁਰੂ ਮਹਾਰਾਜ ਜਗਤ ਦੇ ਮਾਲਕ ਉੱਚਾ ਜਾ ਹੱਸਾ ਕਰਕੇ ਹੱਸੇ ਦੇ ਵੱਲੀ। ਕਿਤਕ ਬੇਰ ਪੁਨ ਗਿਰਾ ਅਲਾਈ, ਕੁਝ ਕੁ ਸਮੇਂ ਤੋਂ ਬਾਅਦ ਬਹੁਤਾ ਹੱਸਦਿਆਂ ਹੱਸਦਿਆਂ ਮਰਦਾਨੇ ਨੂੰ ਬਚਨ ਕਿਹਾ, ਭਲਾ ਕੀਓ ਆਨਿਓ ਮਰਦਾਨੇ, ਜਾਣੀ ਬਹੁਤਾ ਉੱਚੇ ਨਾਲ ਹੱਸਦਿਆਂ ਖਿੜਖੜਾ ਕੇ ਫਿਰ ਮਰਦਾਨੇ ਨੂੰ ਕਿਹਾ ਵੀ ਮਰਦਾਨਿਆਂ ਚੰਗਾ ਹੀ ਕੀਤਾ ਤੂੰ ਬਈ। ਆਵਹਿ ਕਿਤੈ ਨ ਕਾਜ ਆਨੇ, ਨਾਲ ਵੀ ਕਹਿੰਦਾ ਬੇ ਸਮਝਾ ਮਰਦਾਨਿਆਂ, ਕਿਸੇ ਕੰਮ ਤਾਂ ਇਹ ਕੱਪੜੇ ਰੁਪਈਏ ਆਉਣੇ ਨੀ ਤੇਰੇ, ਕੀ ਚੁੱਕ ਲਿਆ ਹੈ ਤੂਟ ਪਟਾਂਗ। ਮਾਨ ਬਚਨ ਅਬ ਇਸ ਬਿਦ ਕੀਜੈ, ਚੰਗਾ ਵੀ ਮਰਦਾਨੇ ਆ ਹੁਣ ਤੂੰ ਲਿਆ ਕੱਪੜੇ ਰੁਪਈਏ, ਸਾਡਾ ਬਚਨ ਕਰਕੇ ਇਉਂ ਕਰ ਕਰਾ ਲਾ। ਵਸਤ ਲੁਟਾਏ ਸਪੂਰਨ ਦੀਜੈ, ਕਹਿੰਦੇ ਜਿੰਨੀਆਂ ਵਸਤੂਆਂ ਜੀਆਂ ਲਿਆਇਆ ਸਾਰੀਆਂ ਗਰੀਬਾਂ ਨੂੰ ਲੁਟਾ ਪਠਾ ਦੇ। ਲੈ ਕੇ ਰੰਗ ਪਰਮ ਸੁਖ ਪਾਵੇ, ਮਰਦਾਨੇ ਗਰੀਬ ਲੋਕ ਲੈ ਕੇ ਮਹਾਨ ਸੁਖ ਪਾਉਣਗੇ। ਤੇਰੋ ਸੀਸ ਵਸੀਸ ਲਾਵੇ ਹੈ, ਤੇਰੇ ਸਿਰ ਤੇ ਬੜੀਆਂ ਅਸੀਸਾਂ ਕਰਨੇ, ਤੈਨੂੰ ਬੜੀਆਂ ਅਸੀਸਾਂ ਦੇਣਗੇ ਵੀ ਬੜਾ ਏ ਮਰਦਾਨਾ ਪੂਰਨ ਸੰਤ ਹੈ, ਬੜਾ ਬਰਾਕਤ ਹੈ ਕੁਝ ਨੀ ਰੱਖਦਾ। ਹੱਸਨੇ ਤੇ ਲੱਜਿਤ ਮਰਦਾਨਾ, ਇੱਧਰ ਜਦੋਂ ਮਹਾਰਾਜ ਬਹੁਤ ਉੱਚੀ ਹਾਸਾ ਜਾ ਕਰਕੇ ਹੱਸੇ ਤੇ ਉਹਦੇ ਕਰਕੇ ਮਰਦਾਨਾ ਬਹੁਤ ਸ਼ਰਮਿੰਦਿਤ ਹੋ ਗਿਆ ਹੈ। ਹਿਰਦੈ ਗੁਣਤ ਮੈਂ ਭਇਓ ਅਯਾਨਾ, ਇਹਦੇ ਵਿੱਚ ਵਿਚਾਰਦਾ ਵੀ ਬਿਲਕੁਲ ਹੀ ਮੈਂ ਤਾਂ ਬੇਸਮਝ ਮੂਰਖ ਬਣ ਗਿਆ ਅੱਜ। ਹੇਮ ਧਰਾ ਦਿਕ ਜੇ ਸਭ ਚੀਨ, ਦੇਖੋ ਜਿੱਥੇ ਕਹਿੰਦੇ ਸੋਨੇ ਦੀ ਧਰਤੀ ਹੀਰੇ ਜਵਾਹਰ ਪਏ ਹੁੰਦੇ ਸੀ ਉਹ ਸਾਰੇ ਮੈਂ ਕਹਿੰਦੇ ਵੇਖੇ। ਤਨ ਕੋ ਲੋਭ ਤਹਿ ਕਰਨ ਨਾ ਦੀਨੋ, ਉੱਥੇ ਕਹਿੰਦੇ ਮਹਾਰਾਜ ਨੇ ਬੜੀ ਕਿਰਪਾ ਕੀਤੀ, ਮਾੜਾ ਮੋਟਾ ਥੋੜਾ ਮਾਤਰ ਮੈਨੂੰ ਕਹਿੰਦੇ ਵੀ ਲੈ ਵੀ ਸੋਨਾ ਚੁੱਕ ਲਈਏ ਹੀਰੇ ਰਤਨ ਚੁੱਕੀਏ, ਲੋਭ ਨੀ ਕਰਨ ਦਿੱਤਾ ਮੈਨੂੰ। ਇਹ ਕਿਆ ਅਲਪ ਵਸਤ ਮੈਂ ਆਨੀ, ਆ ਕੀ ਐਵੇਂ ਥੋੜੀ ਜੀ ਵਸਤੂ ਮੈਂ ਚੁੱਕ ਕੇ ਲੈ ਆਂਦੀ ਹੈ। ਮਾਨ ਲੋਭ ਮਹਿ ਮਤ ਬਿਰ ਮਾਨੀ, ਇਸ ਤਰ੍ਹਾਂ ਮਾਨ ਵਿੱਚ ਹੰਕਾਰ ਵਿੱਚ ਤੇ ਲੋਭ ਦੇ ਵਿੱਚ ਮੇਰੀ ਜਿਹੜੀ ਅਕਲ ਮਤ ਜਮੇ ਭੁੱਲ ਗਈ ਮੂਰਖ ਦੀ। ਖਰੇ ਰੰਗ ਅਬ ਲੋਕੇ ਪਾਸੂ, ਕਿਉਂ ਵਿਚਾਰ ਕੇ ਮਰਦਾਨੇ ਨੇ ਜਿਹੜੇ ਕੋਈ ਗਰੀਬ ਲੋਕ ਕੋਲ ਖੜੋਤੇ ਵੇਖੇ ਹਨ, ਸਰਬ ਵਸਤ ਲੁਟਵਾਈ ਆਸੂ, ਗੁਰੂ ਮਹਾਰਾਜ ਦੇ ਕਹਿਣ ਅਨੁਸਾਰ ਸਾਰੀਆਂ ਜਿੰਨੀਆਂ ਵਸਤੂਆਂ ਲਿਆਇਆ ਸੀ ਸਾਰੀਆਂ ਗਰੀਬਾਂ ਨੂੰ ਲੁਟਾ ਦਿੱਤੀਆਂ ਵੀ ਚੁੱਕ ਲਓ ਜਿਹਦਾ ਜੀ ਕਰਦਾ ਲੈ ਲਓ। ਬਿਰਕਤ ਪਦਾਰਥ ਤੇ ਮਨ ਕਰਕੇ, ਇਸ ਤਰ੍ਹਾਂ ਮਰਦਾਨੇ ਨੇ ਜਿੰਨੇ ਪਦਾਰਥ ਲਿਆਂਦੇ ਤਰ੍ਹਾਂ ਤੇ ਉਹਨਾਂ ਵੱਲੋਂ ਮਨ ਦੀ ਬਿਰਤੀ ਨੂੰ ਬਰਕਤ ਕਰਕੇ, ਰਹਿਓ ਟੇਕ ਸਤਿਗੁਰ ਕੀ ਧਰਕੇ, ਉਹਨਾਂ ਮਰਦਾਨਾ ਸਤਿਗੁਰੂ ਦੀ ਓਟ ਰੱਖ ਰਿਹਾ ਹੈ ਵੀ ਆਪਾਂ ਤਾਂ ਮਹਾਰਾਜ ਦੀ ਓਟ ਆਸਰੇ ਵਿੱਚ ਮਿਲਣਾ, ਇਹਨਾਂ ਤੋਂ ਕੀ ਕਰਾਉਣਾ ਹੈ। ਬਹੁਰੋ ਵਿਕਾਰ ਨ ਚਿਤਵਨ ਕੀਨੋ, ਇਸ ਤੋਂ ਬਾਅਦ ਮਨ ਦੇ ਵਿੱਚ ਨੇ ਕਦੇ ਵੀ ਕੋਈ ਮਾੜਾ ਜਿਨ੍ਹਾਂ ਨੇ ਕੀਤਾ ਹੈ। ਸਤ ਸੰਤੋਖ ਬਿਖੈ ਮਨ ਦੀਨੋ, ਸੱਚ ਬੋਲਣ ਵਿੱਚ ਅਤੇ ਸੰਤੋਖ ਵਿੱਚ ਆਪਣਾ ਮਨ ਲਾਇਆ ਵੀ ਜੋ ਪ੍ਰਲਬਧ ਅਨੁਸਾਰ ਲਭ ਜੇ ਸ਼ਖਸ ਕਾ ਲੈਣਾ ਹੈ ਤੇ ਇਸੇ ਤਰ੍ਹਾਂ ਸਤਪ੍ਰਤੱਗੀ ਰਹਿਣਾ, ਸੱਚ ਬੋਲਣਾ, ਸਤ ਨਾਲ ਜੁੜਨਾ ਹੈ। ਚੱਲੇ ਪ੍ਰਭੂ ਪੁੰਨ ਇਸ ਬਿਦ ਕਰਕੇ, ਇਸ ਤਰ੍ਹਾਂ ਕਰਤਾਲ ਵਿੱਚ ਮਰਦਾਨੇ ਦਾ ਫੁਰਨਾ ਜਾਂ ਪੂਰਾ ਕਰਕੇ ਫਿਰ ਉਹਨੂੰ ਸਮਝਾ ਕੇ ਵੀ ਇਹ ਪਦਾਰਥਾਂ ਵਿੱਚ ਨਹੀਂ ਪਰਚੇ ਹੋਣਾ, ਨਾਮ ਵਿੱਚ ਜੁੜਨਾ ਮਰਦਾਨੇ, ਇਸ ਤੋਂ ਅੱਗੇ ਚੱਲ ਪਏ ਆਪ ਜੀ। ਅਦਭੁਤ ਵੇਖ ਤਨ ਬਿਖੈ ਧਰਕੇ, ਜਾਂਦਿਆਂ ਜਾਂਦਿਆਂ ਬਾਰਾਂ ਨੇ ਸਰੀਰ ਤੇ ਚਰਿਤਰਾਂ ਦਾ ਭੇਖ ਜਾ ਧਾਰ ਲਿਆ, ਹੋਰ ਘਰਾਂ ਦੇ ਹੀ ਬਣ ਗਏ ਨੇ। ਕੇਸਰ ਤਿਲਕ ਭਾਲ ਮਹਿ ਲਾਲਾ, ਕੀ ਕੀਤਾ ਮਹਾਰਾਜ ਨੇ, ਕਿਹੋ ਜਿਹਾ ਭੇਖ ਜਾ ਕਿਹੋ ਜਿਹਾ ਲਿਬਾਸ ਧਾਰਿਆ, ਕਦੇ ਮੱਥੇ ਤੇ ਲਾਲ ਕੇਸਰ ਦਾ ਇੱਕ ਤਿਲਕ ਜਾ ਲਾ ਲਿਆ, ਸਿਰ ਪਰ ਊਰਦ ਕੁਲ ਹੈ ਵਿਸਾਲਾ, ਇਹ ਦਸਤਾਰ ਜੀ ਲਾ ਕੇ ਸਿਰ ਦੇ ਉੱਪਰ ਜਿਵੇਂ ਉਹ ਫਕੀਰਾਂ ਦੇ ਕੋਲ ਸੱਤ ਟਾਕੀਆਂ ਵਾਲੀ ਉੱਚੀ ਕੁਲਾ ਜੀ ਹੁੰਦੀ ਹੈ, ਉੱਚੀ ਜੀ ਇੱਕ ਟੋਪੀ ਜੀ ਹੁੰਦੀ ਹੈ, ਕਿਤਾਬ ਬੰਦਰ ਟੋਪੀ ਜੀ ਹੈ ਨਾ ਜਿਹੜੀਆਂ ਲਈ ਫਿਰਦੇ ਆ ਨੌਜਵਾਨ, ਇੱਕ ਹੁੰਦੀ ਫਕੀਰਾਂ ਵਾਲੀ ਟੋਪੀ ਜਿਵੇਂ ਭਾਈ ਬਾਲਾ ਜੀ ਦੇ ਸੀਸ ਤੇ ਉੱਚੇ ਸਜੂ ਨੂੰ ਕੁਲਹਾ ਕਹਿੰਦੇ, ਸੋ ਇਸ ਤਰ੍ਹਾਂ ਇਹ ਕੁਲਹਾ ਦਿੰਦੇ ਨਾਲ ਲੈਣ ਲੈਂਦੇ ਵੱਡੇ ਨਲੱਜ ਵੀ ਆਪਣੇ ਜਿਹੜੇ ਕੋਈ ਸਿੱਖ ਸੇਵਕ ਉਹਨਾਂ ਨੂੰ ਉਹ ਜਿਹੜੇ ਕਿ ਫਕੀਰਾਂ ਵਾਲੀਆਂ ਉਹ ਟੋਪੀਆਂ ਦਿੰਦੇ ਆ, ਲੈਣ ਵਾਲੇ ਵੀ ਵਿਸ਼ਰਮ ਅਤੇ ਦੇਣ ਵਾਲੇ ਵੀ ਵਿਸ਼ਰਮ, ਚੂਹਾ ਖੜਨ ਆਵੇ ਤਿੱਕਲ ਸੱਜੇ ਸੱਜ। ਪਰ ਇੱਧਰ ਅੱਜ ਮਹਾਰਾਜ ਨੇ ਕਹਿੰਦੇ ਕੌਤਕ ਜਿਹਾ ਕਰਨ ਵਾਸਤੇ ਨਾ ਚਰਜ ਜੀ ਲਵਾਸ ਜਿਹਾ ਧਾਰ ਲਿਆ, ਕੇਸਰ ਦਾ ਮੱਥੇ 'ਤੇ ਤਿਲਕ ਜਿਹਾ ਲਾ ਲਿਆ, ਇਸ ਤਰ੍ਹਾਂ ਸਿਰ ਦੇ ਉੱਪਰੋਂ ਕੁਲਹਾ ਜੀ ਉੱਚੀ ਜੀ ਟੋਪੀ ਜੀ ਰੱਖ ਲਈ ਹੈ। ਭਗਵੋ ਅੰਬਰ ਉੱਪਰ ਲੀਨਾ, ਸਰੀਰ ਦੇ ਉੱਪਰ ਜਿਹੜਾ ਚਿੱਟਾ ਚਾਦਰਾ ਜਾਂ ਪਾਸਾ ਜਿਹਾ ਕਰਕੇ ਭਗਵੇਂ ਜੇ ਰੰਗ ਦਾ ਕਹਿੰਦੇ ਉਹ ਚਾਦਰਾ ਜਿਹਾ ਲੈ ਲਿਆ ਹੈ। ਨੀਲੋ ਤੇੜ ਲਪੇਟਨ ਕੀ ਨਾ, ਲੱਕ ਦੇ ਨਾਲ ਤੇਲ ਦੇ ਨਾਲ ਨੀਲੇ ਰੰਗ ਦਾ ਕਹਿੰਦੇ ਉਹ ਪਰਨਾ ਜਾਂ ਚਾਦਰਾ ਜਿਹਾ ਲਪੇਟ ਲਿਆ ਹੈ। ਮਾਲ ਵਿਸਾਲ ਕੰਠ ਮਹਿ ਪਾਏ, ਇੱਕ ਵੱਡੀ ਸਾਰੀ ਮਾਲਾ ਜੀ ਲੈ ਕੇ ਤੇ ਇਸ ਤਰ੍ਹਾਂ ਗਲ ਵਿੱਚ ਸਿੱਟ ਲਈ ਪਾ ਲਈ ਹੈ। ਇੱਕ ਰੁਮਾਲ ਕਰ ਮਾਹੇ ਸੁਹਾਈ, ਇਹ ਕਹਿੰਦੇ ਰੁਮਾਲ ਜਿਹਾ ਲੈ ਕੇ ਹੱਥ ਵਿੱਚ ਸਵਾਏ ਮਾਨ ਕਰ ਲਿਆ, ਸੋਹਣਾ ਰੁਮਾਲ ਜਿਹਾ ਹੱਥਾਂ ਵਿੱਚ ਲੈ ਲਿਆ ਹੈ। ਦੋਹਰਾ ਇੱਕ ਪੱਗ ਪੰਨ ਹੀ ਨੋਕ ਵੱਡ, ਇੱਕ ਚਰਨ ਦੇ ਵਿੱਚ ਬਹੁਤ ਨੋਕਦਾਰ ਕਹਿੰਦੇ ਜੋੜਾ ਪਾ ਲਿਆ, ਜੁੱਤੀ ਪਾ ਲਈ ਨੋਕਦਾਰ। ਇੱਕ ਪੱਗ ਕੌਂਸ ਟਿਕਾਏ, ਇੱਕ ਜਿਹੜਾ ਚਰਨ ਉਹਦੇ ਵਿੱਚ ਖੜਾਮ ਕਹਿੰਦੇ ਇਸਤ ਕਰ ਲਈ, ਠਾਂਕ ਠਾਂਕ ਖੜਾਮ ਪਹਿਨ ਲਈ, ਇੱਕ ਪੈਰ ਵਿੱਚ ਨੋਕਦਾਰ ਜੋੜਾ ਪਾ ਲਿਆ। ਹਿੰਦੂ ਤੁਰਕ ਨਾ ਲੱਖ ਪਰੈ, ਜਾਣਿਆ ਨਹੀਂ ਪੈਂਦਾ ਵੀ ਇਹ ਕੌਣ ਹੈ, ਮੁਸਲਮਾਨ ਹੈ ਕਿ ਹਿੰਦੂ, ਇਹੋ ਜਿਹਾ ਭੇਖ ਬਣਾਇਆ ਹੈ। ਐਸੋ ਵੇਖ ਬਣਾ, ਇਹੋ ਜਿਹਾ ਮਹਾਰਾਜ ਨੇ ਕਹਿੰਦੇ ਆਪਣੀ ਮੌਜ ਵਿੱਚ ਭੇਖ ਜਿਹਾ ਲਿਬਾਸ ਜਿਹਾ ਬਣਾ ਲਿਆ ਹੈ। ਚੌਪਈ ਸੁੰਦਰ ਸਮਸ਼ ਸਿਤਾ ਸਿਤ ਸੋ ਹੈ, ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਜਿਹੜਾ ਮੁਖ ਤੇ ਦਾੜਾ ਹੈ ਬੜਾ ਸੋਹਣਾ ਚਿੱਟਾ ਤੇ ਕਾਲਾ ਸਜ ਫਵ ਰਿਹਾ ਹੈ। ਬੋਲਤ ਗੁਨੀਆਂ ਕੇ ਮਨ ਹੈ, ਜਦੋਂ ਕੋਈ ਮੁੱਖੋਂ ਬਚਨ ਬੋਲਦੇ ਜਿਹੜੇ ਗੁਣੀ ਲੋਕ ਆ ਉਹਨਾਂ ਦੇ ਮਨ ਨੂੰ ਵੀ ਮੋਲ ਲੈਂਦੇ, ਖਿੱਚ ਲੈਂਦੇ। ਤੁਰਕ ਮਿਲੈ ਕੋ ਸੰਸੈ ਕਰੇ, ਕੋਈ ਮੁਸਲਮਾਨ ਮਿਲ ਕੇ ਮਹਾਰਾਜ ਅੱਗੇ ਸਵਾਲ ਜਾ ਕਰੇ, ਸੰਸਾ ਕਰੇ ਵੀ ਮੈਨੂੰ ਵੀ ਆ ਭਰਮ ਹੈ ਜੀ, ਉੱਤਰ ਦਿਓ। ਤੁਰਕੀ ਰੀਤ ਜਵਾਬ ਉਚਰਈ, ਜਿਵੇਂ ਮੁਸਲਮਾਨਾਂ ਦੀ ਰੀਤੀ ਹੈ ਫਾਰਸੀ ਵਿੱਚ, ਉਸੇ ਤਰ੍ਹਾਂ ਉਹਦਾ ਜਵਾਬ ਮਹਾਰਾਜ ਦੇ ਦਿੰਦੇ ਹਨ। ਹਿੰਦੂ ਆਏ ਬੂਝ ਹੈ ਕੋ, ਜੇ ਹਿੰਦੂ ਕੋਈ ਆ ਕੇ ਮਹਾਰਾਜ ਨੂੰ ਪੁੱਛ ਲੈਂਦਾ ਹੈ, ਉੱਤਰ ਪਾਏ ਹਿੰਦ ਕਾ ਸੋ, ਹਿੰਦੂਆਂ ਦੇ ਧਰਮ ਸ਼ਾਸਤਰ ਹੈ ਉਹਨਾਂ ਅਨੁਸਾਰ ਮਹਾਰਾਜ ਉੱਤਰ ਦੇ ਦਿੰਦੇ, ਉਹਦੀ ਤਸੱਲੀ ਕਰਦਾ ਰਹਿੰਦੇ। ਮਨ ਜਨ ਤੇ ਕੱਛ ਜਾਏ ਨ ਜਾਣਾ, ਮਹਾਰਾਜ ਦਾ ਬਾਹਰਲਾ ਲਿਬਾਸ ਜਾ ਦੇ ਕੇ ਜਿਹੜੇ ਲੋਕ ਮਨੁੱਖ ਉਹਨਾਂ ਤੋਂ ਕੋਈ ਜਾਣਿਆ ਸਮਝਿਆ ਨਹੀਂ ਜਾਂਦਾ ਹੈ। ਕੀ ਨ ਵੇਖ ਅਸ ਸ੍ਰੀ ਜੀ ਸੁਖ ਦਾਨਾ। ਜੋ ਸੋਭਾ ਵਾਲੇ ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ, ਉਹਨਾਂ ਨੇ ਇਹੋ ਜਿਹਾ ਸਰੀਰ ਤੇ ਲਿਬਾਸ ਜਿਹਾ ਧਾਰਿਆ ਹੋਇਆ। ਮਾਰਗ ਚੱਲੇ ਜਾਹ ਜਗਤੇ ਸ਼ਾਹ, ਮਾਲਕ ਆਪਣੀ ਮੌਜ ਇਸ ਰਸਤੇ ਵਿੱਚ ਚਲੇ ਜਾ ਰਹੇ। ਸਿਮਰੋ ਨਾਮ ਦੇਹ ਉਪਦੇਸ਼ਾ, ਜਿਹੜਾ ਕੋਈ ਪੁੱਛਦਾ ਉਹਨੂੰ ਵੀ ਉਪਦੇਸ਼ ਦਿੰਦੇ, ਭਾਈ ਵਾਹਿਗੁਰੂ ਨਾਮ ਸਿਮਰੋ। ਵਿਖਾ ਵਿਕਾਰਨ ਸਰਬ ਵਿਹਾਈ, ਨਾਲ ਕਹਿੰਦੇ ਆ ਜਿਹੜੇ ਵਿਸ਼ਿਆਂ ਦੇ ਵਿਕਾਰ ਹੈ ਸਾਰੇ ਕਹਿੰਦੇ ਛੱਡ ਕੇ। ਸਤ ਸੰਗਤ ਸੇਵਾ ਮਨ ਲਾਈ, ਮਨ ਲਾ ਕੇ ਵੀ ਸਤਸੰਗਤ ਦੀ ਸੇਵਾ ਕਰਿਆ ਕਰੋ, ਸਭ ਨੂੰ ਉਪਦੇਸ਼ ਦਿੰਦੇ ਹੈ। ਦੋਹਰਾ ਹੇ ਮਨ ਬੰਧਨ ਤੁਹ ਕਰੋ। ਹਾਂ, ਕਵੀ ਸੰਤੋਖ ਸਿੰਘ ਜੀ ਅਗਲਾ ਪ੍ਰਸੰਗ ਕਰਨ ਤੋਂ ਪਹਿਲਾਂ ਆਪਣਾ ਜਿਹੜਾ ਮਨ ਹੈ ਉਹਦਾ ਹੀ ਕਹਿੰਦੇ ਨਮਸਕਾਰ ਆਤਕ ਮੰਗਲ ਕਰਦੇ। ਹੇ ਮਨਾ, ਤੈਨੂੰ ਵੀ ਮੈਂ ਮੱਥਾ ਟੇਕਦਾ ਤੇ ਨਾਲ ਬੇਨਤੀ ਕਰਦਾ। ਤਜ ਕੈ ਸਰਬ ਵਿਕਾਰ, ਮੇਰੇ ਮਨਾ ਤੈਨੂੰ ਇਸ ਲਈ ਮੱਥਾ ਟੇਕਦਾ ਵੀ ਤੂੰ ਸਾਰੇ ਜਿਹੜੇ ਮਾੜੇ ਫੁਰਨੇ ਨਾ ਛੱਡ ਕੇ ਸ੍ਰੀ ਸਤਿਗੁਰ ਕੀ ਸ਼ਰਨ ਪਰ, ਮੇਰੇ ਮਨਾ ਤੂੰ ਗੁਰੂ ਮਹਾਰਾਜ ਦੀ ਗੁਰੂ ਨਾਨਕ ਸਾਹਿਬ ਦੀ ਚਰਨ ਸ਼ਰਨ ਪੈ ਜਾ। ਭਵਤੇ ਹੋਇ ਨਿਸਤਾਰ, ਇਸ ਕਰਕੇ ਹੇ ਮੇਰੇ ਮਨਾ ਤੇਰਾ ਸੰਸਾਰ ਤੋਂ ਨਿਸਤਾਰਾ ਪਾਰ ਉਤਾਰਾ ਹੋ ਜਾਏਗਾ, ਤੇਰਾ ਹੋ ਗਿਆ ਨਾਲ ਮੇਰਾ ਵੀ ਹੋ ਜਾਊ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸ੍ਰੀ ਅੰਗਦ ਸ੍ਰੇਸ਼ਟ ਗੁਣ ਖਾਨੀ। ਬਾਲਾ ਜੀ ਕਹਿੰਦੇ ਹੇ ਗੁਣਾਂ ਦੇ ਖਾਣ ਸ੍ਰੇਸ਼ਟ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਸੁੰਦਰ ਕਥਾ ਸੁਣੋ ਸੁਖ ਦਾਨੀ। ਸ੍ਰੇਸ਼ਟ ਗੁਣਾਂ ਦੇ ਖਾਣ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦੀ ਸੋਹਣੀ ਕਥਾ ਜਿਹੜੀ ਸੁਖ ਦੇਣ ਵਾਲੀ ਹੈ ਮੇਰੇ ਪਾਸੋਂ ਸੁਣੋ ਜੀ। ਵਿਚਰਤ ਬਹੁਰ ਵੇਖ ਆਸ ਧਰ ਕੈ, ਹਾਂ ਹੇ ਗੁਰੂ ਅੰਗਦ ਸਾਹਿਬ ਜੀ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਅਸ਼ਸਤਰਾਂ ਦਾ ਭੇਖ ਜਾਂ ਲਵਾਸ ਜਾਂ ਧਾਰ ਕੇ ਫਿਰ ਵਿਚਰ ਰਹੇ। ਲੋਕਾਂ ਕੋ ਕਲਿਆਣ ਵਿਚਾਰ ਕੈ, ਇਸ ਲਈ ਵੀ ਲੋਕਾਂ ਦਾ ਕਲਿਆਣ ਹੋਵੇ ਭਲਾ ਹੋਵੇ ਇਹ ਵਿਚਾਰ ਕੇ ਫਿਰ ਰਹੇ। ਰਾਮਤ ਕਰਤੇ ਸਹਿਜ ਸੁਭਾਏ, ਸੁਭਾਅ ਮਾਰਾ ਚਲਦੇ ਚੱਲਣਾ ਕਰਦੇ ਕਰਦੇ, ਲਭਪੁਰ ਮਾਹੀ ਚੱਲ ਕਰ ਆਏ। ਇਸ ਤਰ੍ਹਾਂ ਕਰਨਾਲ ਤੋਂ ਚੱਲਦੇ ਚਲਾਉਂਦੇ ਮਹਾਰਾਜ ਲਾਹੌਰ ਸ਼ਹਿਰ ਵਿੱਚ ਹੀ ਆ ਗਏ। ਉਤੋਂ ਕਸਾਬਪੁਰਾ ਜਿਸ ਥਾਨ, ਜਿਸ ਸਥਾਨ ਤੇ ਕਹਿੰਦੇ ਕਸਾਈ ਪੁਣਾ ਸੀ ਭਾਵ ਕਸਾਈਆਂ ਦਾ ਮਹੱਲਾ ਹੈ ਸੀ, ਤਹਾਂ ਠਾਂਡ ਪੇ ਕਿਰਪਾ ਨਿਧਾਨ, ਉੱਥੇ ਕਿਰਪਾ ਦੇ ਖਜ਼ਾਨੇ ਕਸਾਈਆਂ ਦੇ ਮਹੱਲੇ ਵਿੱਚ ਜਾ ਖੜੋਤੇ ਹਨ। ਗੋਬਦ ਮਹਾ ਪਾਪ ਪਾਪ ਅਵਲੋਕਾ, ਗੁਆ ਨੇ ਮਾਰਨ ਦਾ ਬੜਾ ਭਾਰੀ ਪਾਪ ਹੁੰਦਾ ਆਪ ਜੀ ਨੇ ਵੇਖਿਆ ਹੈ। ਪੁਰਾ ਤੁਰਕ ਤਪ ਲੱਖ ਰਿਸ ਰੋਕਾ, ਪਹਿਲੇ ਸਮੇਂ ਦਾ ਮੁਸਲਮਾਨਾਂ ਦਾ ਤਪ ਜਾ ਜਾਣ ਕੇ ਆਪਣਾ ਗੁੱਸਾ ਜਾ ਆਪ ਜੀ ਨੇ ਰੋਕਿਆ ਹੈ। ਨਾ ਤੁਰ ਨਾਸ਼ ਕਰਨ ਇਛ ਧਾਰੀ, ਨਹੀਂ ਤਾਂ ਹੁਣੇ ਹੀ ਤੁਰਕਾਂ ਦਾ ਰਾਜ ਭਾਗ ਨਾਸ ਕਰਨ ਵਾਸਤੇ ਆਪ ਜੀ ਨੇ ਇੱਛਾ ਧਾਰ ਲਈ ਸੀ। ਤਦਪ ਕ੍ਰੋਧ ਸੋ ਗੇਰਾ ਉਚਾ, ਗਊਆਂ ਦਾ ਵੱਧ ਕਰਨਾ ਦੇ ਕੇ ਗੁੱਸੇ ਵਿੱਚ ਆ ਕੇ ਆਪ ਜੀ ਨੇ ਬਚਨ ਕਹੀ ਦਿੱਤਾ ਮੁੱਖ ਤੋਂ। ਸ੍ਰੀ ਮੁੱਖ ਵਾਕ ਲਾਹੌਰ ਸਹਿਰ, ਜ਼ਹਿਰ ਕਹਿਰ ਸਵਾ ਪਹਿਰ, ਸੁਭਾਏ ਮਨ ਮੁੱਖ ਤੋਂ ਬਚਨ ਕਿਹਾ ਹੈ ਵੀ ਇਹ ਜਿਹੜਾ ਲਾਹੌਰ ਸ਼ਹਿਰ ਹੈ ਨਾ ਇਹਦੇ ਵਿੱਚ ਸਵਾ ਪਹਿਰ ਦਿਨ ਚੜ੍ਹਦੇ ਤੱਕ ਜ਼ਹਿਰ ਵਰਦਾ ਦੁਖਦਾਈ ਕਹਿੰਦੇ ਕਹਿਰ ਹੋਇਆ ਕਰੇਗਾ, ਜ਼ੁਲਮ ਹੁੰਦਾ ਰਿਹਾ ਕਰੇ, ਆਪੋ ਵਿੱਚ ਹੀ ਲੜ ਮਰਿਆ ਕਰਨਗੇ। ਚੌਪਈ ਅਸ ਕਹਿ ਬੋਲੇ ਬਚਨ ਬਹੋਰੂ, ਇਸ ਤਰ੍ਹਾਂ ਮਾਰਾ ਕਹਿ ਕੇ ਫਿਰ ਹੋਰ ਬਚਨ ਬੋਲੇ। ਸੁਣ ਬਾਲੇ ਆਬ ਤੁਰਕਨ ਜੋਰੂ, ਭਾਈ ਬਾਲਾ ਸੁਣ ਲਾ ਹੁਣ ਤਾਂ ਮੁਸਲਮਾਨਾਂ ਦਾ ਕਹਿੰਦੇ ਬੜਾ ਭਾਰੀ ਜ਼ੋਰ ਆ ਇੱਥੇ ਲਾਹੌਰ ਵਿੱਚ। ਦਸਵਾਂ ਜਾਮਾ ਪਹਿਰੋਂ ਜਬ, ਭਾਈ ਬਾਲਾ ਜੀ ਜਿਸਨੂੰ ਅਸੀਂ ਦਸਵਾਂ ਜਾਮਾ ਦਸਵਾਂ ਸਰੂਪ ਧਾਰਨ ਕਰਾਂਗੇ, ਗੁਰੂ ਗੋਬਿੰਦ ਸਿੰਘ ਸਾਹਿਬ ਹੋਵਾਂਗੇ, ਧਰਮ ਪੰਥ ਪ੍ਰਗਟਾਵੋ ਤਬ ਹੀ। ਭਾਈ ਬਾਲਾ ਜੀ ਜਿਹੜਾ ਅਕਾਲੀ ਧਰਮ ਨੂੰ ਧਾਰਨ ਵਾਲਾ ਖਾਲਸਾ ਪੰਥ ਹੈ ਉਹ ਅਸੀਂ ਪ੍ਰਗਟ ਕਰਾਂਗੇ। ਆਯੁੱਧ ਧਰ ਕੇ ਯੁੱਧ ਮਚਾਵੇ ਹੈ, ਉਸ ਵੇਲੇ ਵੀ ਬੜੇ ਸ਼ਸਤਰ ਧਾਰਨ ਕਰਕੇ ਖਾਲਸਾ ਪੰਥ ਪੰਥ ਪ੍ਰਗਟ ਕਰਕੇ ਜੰਗ ਜਦ ਮਚਾਵਾਂਗੇ। ਤੁਰ ਕਨ ਕੀ ਸਭ ਸਫਾ ਉਠਾਵੇ ਹੈ, ਜਿਹੜੇ ਮੁਸਲਮਾਨ ਪਾਪ ਕਰਦੇ ਇਹਨਾਂ ਦੀਆਂ ਸਭ ਉਠਾਵਾਂ ਸਫਾ ਚੁੱਕ ਦਿਆਂਗੇ, ਪਾਪ ਸਭ ਹਕੂਮਤ ਖਤਮ ਕਰ ਦਿਆਂਗੇ। ਮਹਾ ਪਾਪ ਸੋ ਦੇਹ ਹਟਾਏ, ਜਿਹੜਾ ਲਾਹੌਰ ਸ਼ਹਿਰ ਵਿੱਚ ਬੜਾ ਭਾਰੀ ਪਾਪ ਹੋ ਰਿਹਾ ਹੋ ਰਿਹਾ ਉਹ ਸਭ ਹਟਾ ਦਿਆਂਗੇ। ਧਰਮ ਨੀਤ ਯੁਤ ਰਾਜ ਪੁੰਜਾਈ, ਧਰਮ ਤੇ ਇਸੇ ਤਰ੍ਹਾਂ ਨਿਆਂ ਦੀ ਰੀਤੀ ਸਹਿਤ ਰਾਜ ਭਾਗ ਭੁਗਾ ਭੁਗਾਵਾਂਗੇ ਖਾਲਸੇ ਪੰਥ ਤੋਂ। ਨਹ ਠਹਿਰੋ ਅਬ ਚੱਲ ਮਰਦਾਨਾ, ਇਸ ਕਰਕੇ ਵੀ ਮਰਦਾਨੇ ਤੂੰ ਚੱਲ, ਭਾਈ ਬਾਲਾ ਨੂੰ ਕਹਿੰਦੇ ਤੂੰ ਵੀ ਚੱਲ, ਆਪਾਂ ਨੀ ਉੱਥੇ ਲਾਹੌਰ ਸ਼ਹਿਰ ਵੀ ਠਹਿਰਨਾ। ਨਿਕਸੇ ਵਹਿਰ ਗਏ ਇੱਕ ਥਾਨਾ, ਲਹਿਰ ਸ਼ਹਿਰ ਤੋਂ ਨਿਕਲ ਗਏ ਹੈ ਤੇ ਬਾਹਰ ਬਾਰ ਇੱਕ ਥਾਂ ਚਲੇ ਗਏ ਹਨ। ਇੱਕ ਦਿਜ ਦੰਬੀ ਹੁਤੋ ਅਗਾਰੀ, ਬਾਹਰ ਬਾਹਰ ਕਹਿੰਦੇ ਇੱਕ ਬ੍ਰਾਹਮਣ ਬੜਾ ਤਕੜਾ ਕਹਿੰਦੇ ਪਖੰਡੀ ਬੈਠਾ, ਬਹੁ ਪਖੰਡ ਜਿਨ ਕੀਨ ਸਵਾਰੀ, ਬਣਾ ਸਵਾਰ ਕਹਿੰਦੇ ਬੜਾ ਪਖੰਡ ਜਿਹਾ ਪਸਾਰਿਆ ਹੋਇਆ, ਗੋਬਰ ਸੋ ਧਰ ਲੀਪ ਬਣਾਈ, ਤਾਂ ਕਹਿੰਦੇ ਗੂਏ ਦੇ ਗੂ ਦੇ ਗੋਹੇ ਨਾਲ ਜਿਹੜੀ ਧਰਤੀ ਲਿਪ ਕੇ ਬੜੀ ਬਣਾਰੀ ਸਵਾਰੀ ਚੌਂਕਾ ਜਾ ਦਿੱਤਾ। ਪਹਰੋ ਉਪਰ ਕੁਸ਼ਾ ਡਸਾਈ, ਕਹਿੰਦੇ ਧਰਤੀ ਤੇ ਜਿਹੜੀ ਕੋਈ ਦੱਬ ਜੀ ਇਹਨੇ ਉੱਪਰ ਬਿਛਾ ਦਿੱਤੀ ਹੈ। ਵਸਤਰ ਉਤਾਰ ਕੀਨ ਇਸ਼ਨਾਨੇ, ਉਦੋਂ ਬਾਅਦ ਸਾਰੇ ਕੱਪੜੇ ਜੇ ਲਾ ਕੇ ਤੇ ਇਸ ਤਰ੍ਹਾਂ ਨਦੀ ਵਿੱਚ ਰਾਵੀ ਵਿੱਚ ਇਸ਼ਨਾਨ ਕਰ ਲਿਆ। ਦੋ ਦਸ ਤਨ ਮਹਿ ਤਿਲਕ ਲਗਾਨੇ, ਨਹਾ ਧੋ ਕੇ ਕੱਪੜੇ ਜੇ ਪਾ ਕੇ ਫਿਰ ਸਾਰੇ ਸਰੀਰ ਤੇ ਵੈਸ਼ਮਾ ਵਾਂਗੂ 12 ਤਿਲਕ ਜੇ ਲਾ ਲਏ। ਰਾਖੇ ਸਾਲ ਗਰਾਮ ਅਗਾਰੀ, ਉਦੋਂ ਬਾਅਦ ਕਹਿੰਦੇ ਸਾਲ ਰਾਮ ਦੀ ਜਿਹੜੀ ਮੂਰਤੀ ਹੈ ਬਣਾ ਸਵਾਰ ਕੇ ਨੇ ਅੱਗੇ ਰੱਖ ਲਈ। ਪੂਜਨ ਕੀਨ ਸੰਭਾਰ ਸੰਭਾਰੀ, ਸਾਰੀ ਸਮੱਗਰੀ ਜੀ ਸੰਭਾਲ ਸੰਭਾਲ ਕੇ ਫਿਰ ਉਹਨੂੰ ਪੂਜਣਾ ਕੀਤਾ ਹੈ। ਲੈ ਕਰ ਘੰਟਾ ਹੱਥ ਬਜਾਵਾ, ਪੂਜਾ ਜੀ ਕਰਕੇ ਫਿਰ ਹੱਥ ਵੀ ਢਲ ਜਾ ਲੈ ਕੇ ਇਸਨੇ ਖੜਕਾਇਆ। ਬਾਰ ਬਾਰ ਧਰ ਪਰ ਸਿਰ ਲਾਵਾ, ਮੁੜ ਮੁੜ ਕੇ ਧਰਤੀ ਤੇ ਸਿਰ ਲਾਇਆ, ਮੁੜ ਮੁੜ ਕੇ ਮੱਥੇ ਟੇਕੇ। ਪਹਰੋ ਮਾਲਾ ਲੀਨੀ ਪਾਨਾ, ਤੋਂ ਬਾਅਦ ਕਹਿੰਦੇ ਫਿਰ ਇਸਨੇ ਕਹਿੰਦੇ ਆਪਣੇ ਹੱਥਾਂ ਵਿੱਚ ਮਲਮਾਲਾ ਜੀ ਫੜ ਲਈ। ਨੈਣ ਮੂੰਦ ਬੈਠਿਓ ਬਕ ਧਿਆਨਾ, ਕਹਿੰਦੇ ਨੇਤਰ ਜੇ ਬੰਦ ਕਰਕੇ ਬੈਠ ਗਿਆ ਜਿਵੇਂ ਬਗਲੇ ਨੇ ਧਿਆਨ ਲਾ, ਜਿਵੇਂ ਬਗਲਾ ਬੈਠਾ ਹੁੰਦੇ ਹੋ ਬਹਿ ਗਿਆ। ਦੇਖ ਮੰਜਾਰ ਲਜਾਵੇ ਜਾਹੀ, ਅੱਖਾਂ ਨੂੰ ਮੀਚੀਆਂ ਨੂੰ ਵੇਖ ਵੇਖ ਕੇ ਕਹਿੰਦੇ ਜਿਹੜਾ ਬਿੱਲਾ ਉਹ ਵੀ ਸ਼ਰਮ ਕਰਦਾ ਵੀ ਇਹੋ ਜਿਹੀਆਂ ਅੱਖਾਂ ਤਾਂ ਮੈਂ ਵੀ ਨਹੀਂ ਵੀ ਸਕਦਾ ਸ਼ਿਕਾਰ ਵਾਸਤੇ। ਮਾਇਆ ਕੋ ਲਾਲਚ ਮਨ ਮਾਹੀ, ਉਂਝ ਕਹਿੰਦੇ ਇਹਦੇ ਮਨ ਦੇ ਵਿੱਚ ਮਾਇਆ ਦਾ ਬੜਾ ਲੋਭ ਲਾਲਚ ਹੈ। ਬਹੁ ਨਰ ਆਏ ਬੰਦਨਾ ਕਰਹੀ, ਅੱਖਾਂ ਜੀਆਂ ਮੀਚੀਆਂ ਧਿਆਨ ਜਾ ਲਾਇਆ, ਦੇਖ ਕੇ ਬੜੇ ਲੋਕ ਆ ਕੇ ਨੂੰ ਮੱਥੇ ਟੇਕੀ ਜਾਂਦੇ। ਯਥਾ ਸ਼ਕਤ ਤੇ ਭੇਟਾ ਧਰਹੀ, ਕਿਸੇ ਵੀ ਤਾਕਤ ਉਹੀ ਜੀ ਭੇਟਾ ਵੀ ਇਹਦੇ ਰੱਖੇ ਅੱਗੇ ਰੱਖਦੇ ਮੱਥੇ ਟੇਕਦੇ। ਸ੍ਰੀ ਨਾਨਕ ਤੇ ਉਰਕੀ ਜਾਨੀ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਇਹਦੇ ਹਿਰਦੇ ਵਿੱਚ ਜਾਣ ਲਈ ਹੈ। ਬੋਲੇ ਦੰਬ ਹਾਨ ਕੀ ਬਾਨੀ, ਇਹਦਾ ਪਖੰਡ ਜਾ ਨਾਸ ਹੋ ਜਾਏ, ਇਹੋ ਜਿਹਾ ਬਚਨ ਬੋਲੇ ਆਪ ਜੀ। ਹੇ ਦਿਜ ਧਿਆਨ ਕਾਹੇ ਕੋ ਧਾਰੀ, ਮਹਾਰਾਜ ਕਹਿੰਦੇ ਬ੍ਰਾਹਮਣ ਸਾਹਿਬ ਜੀ ਆ ਧਿਆਨ ਕਿਹਦਾ ਤੂੰ ਕਰੀ ਜਾ ਰਿਹਾ। ਸਾਲਗ੍ਰਾਮ ਤੁਮਾਰ ਅਗਾਰੀ, ਜਿਹੜੇ ਭਗਵਾਨ ਸਾਲਗ੍ਰਾਮ ਠਾਕੁਰ ਦੀ ਮੂਰਤੀ ਉਹ ਤਾਂ ਅੱਗੇ ਬਣਾ ਸਵਾਰ ਕੇ ਸੋਹਣੀ ਪਈ ਹੋਈ ਰੱਖੀ ਹੋਈ ਹੈ। ਆਪਣੋ ਇਸ਼ਟ ਸਮੀਪ ਨ ਹੋਈ, ਚਲੋ ਬ੍ਰਾਹਮਣ ਜੀ ਆਪਣਾ ਜਿਹੜਾ ਪੂਜਨੀਕ ਦੇਵਤਾ ਹੈ ਇਸ਼ਟ ਉਹ ਜੇ ਨੇੜੇ ਹੋਵੇ ਨਾ ਕੋਲ ਨਾ ਹੋਵੇ। ਤੋਹਿਤ ਧਿਆਨ ਮੁੰਦੈ ਚੱਖ ਦੋਏ, ਫਿਰ ਤਾਂ ਧਿਆਨ ਲਾਉਣ ਵਾਸਤੇ ਕੋਈ ਦੋਵੇਂ ਮੁੱਤਰ ਮੁਨੇਤਰ ਬੰਦ ਜੇ ਕਰ ਲੈਂਦਾ, ਅੱਖਾਂ ਰਾਹੀਂ ਧਿਆਨ ਅੰਦਰੋਂ ਅੰਦਰੀ ਕਰਦਾ ਹੁੰਦਾ ਜੇ ਇਸ਼ਟ ਦੂਰ ਹੋਵੇ। ਦ੍ਰਿਸ਼ਟ ਹਜੂਰ ਸੋ ਪ੍ਰਿਤਮਾ ਤੇਰੀ, ਭਗਵਾਨ ਦੀ ਮੂਰਤੀ ਠਾਕਰਾਂ ਦੀ ਮੂਰਤੀ ਤੇਰੇ ਨਿਗਾਹ ਦੇ ਅੱਗੇ ਤੇਰੀ ਨਿਗਾਹ ਦੇ ਸਾਹਮਣੇ। ਤੈ ਲੋਚਨ ਕਿਉਂ ਮੁੰਦੈ ਫੇਰੀ। ਵੇਈ ਤੂੰ ਆਪਣੇ ਨੇਤਰ ਜਿਹਾ ਕਿਉਂ ਬੰਦ ਕੀਤੇ ਹੋਏ? ਤਬ ਦੇਜ ਬੋਲਿਓ ਪਾਖੰਡ ਰਾਤਾ, ਹੁਣ ਪਖੰਡ ਵਿੱਚ ਲੀਨ ਹੋਏ ਹੈ। ਬ੍ਰਹਮਣ ਫਿਰ ਬੋਲਿਆ, ਸੁਣ ਹੋ ਫਕੀਰ ਤੁਮਹਿ ਨਹਿ ਗਿਆਤਾ। ਕਹਿੰਦੇ ਫਕੀਰ ਸੁਣ ਲਓ, ਤੁਹਾਨੂੰ ਕੋਈ ਸਮਝ ਸੋ ਜੀ ਨਹੀਂ। ਪ੍ਰਤਿਮਾ ਕੀ ਸੇਵਾ ਕਰ ਲੀਨੀ, ਮੇਰਾ ਪਹਿਲਾ ਇਹ ਭਗਵਾਨ ਠਾਕੁਰ ਦੀ ਮੂਰਤੀ ਦੀ ਸੇਵਾ ਭਗਤੀ ਕਰ ਲਈ, ਮੱਥੇ ਕੀ ਟੇਕਲੇ ਪੂਜਾ ਕਰ ਲਈ। ਬਾਰ ਬਾਰ ਧਰ ਬੰਧਨ ਦੀਨੀ, ਦੇਖਦੇ ਹੀ ਰਹੇ ਹਾਂ ਬਾਰ ਬਾਰ ਧਰਤੀ ਤੇ ਸੀਸ ਰੱਖ ਕੇ ਭਗਵਾਨ ਦੀ ਮੂਰਤੀ ਨੂੰ ਮੈਂ ਮੱਥੇ ਟੇਕੇ। ਨੈਣ ਮੂੰਦ ਜਬ ਹੀ ਬ੍ਰਿਤ ਰੋਕੀ, ਮਹਾਰਾਜ ਮੈਂ ਨੇਤਰ ਬੰਦ ਕਰਕੇ ਮਨ ਦੀ ਬਿਰਤੀ ਨੂੰ ਰੋਕਿਆ ਟਕਾਇਆ। ਹੋਵਤ ਹੈ ਸੁਧ ਮੁਝ ਹੈ ਤ੍ਰਿਲੋਕੀ, ਦੱਸਾਂ ਮਹਾਰਾਜ ਫਿਰ ਤਾਂ ਮੈਨੂੰ ਤ੍ਰਿਲੋਕੀ ਦੀ ਸੋਝੀ ਹੋ ਜਾਂਦੀ ਹੈ ਤੇ ਹੋ ਗਈ ਆ ਹੁਣ। ਅਸ ਕਹਿ ਬੈਠੇ ਹੋ ਲਾਏ ਧਿਆਨਾ, ਇਸ ਤਰ੍ਹਾਂ ਦੇ ਝੂਠੇ ਜੇ ਵਚਨ ਕਹਿ ਕੇ ਨਾ ਫੇਰ ਧਿਆਨ ਜਾ ਲਾ ਕੇ ਅੱਖਾਂ ਜਾਂ ਮੀਚ ਕੇ ਫੇਰ ਬਹਿ ਗਿਆ। ਲੋਕ ਦਿਖਾਵਾ ਮਨ ਅਤ ਮਨ, ਕਹਿੰਦੇ ਮਨ ਦੇ ਵਿੱਚ ਮਾਣ ਹੰਕਾਰ ਹੈ ਤੇ ਲੋਕ ਦਿਖਾਵਾ ਜਾ ਕਰਦਾ, ਲੋਕਾਂ ਨੂੰ ਦਿਖਾਉਣ ਵਾਸਤੇ ਧਿਆਨ ਜਾ ਲਾਉਂਦਾ, ਉਂਝ ਧਿਆਨ ਕੋਈ ਲੱਗਿਆ ਨਹੀਂ। ਧਨ ਕੋ ਲਾਲਚ ਵਧੈ ਵਧੇਰਾ, ਕਹਿੰਦੇ ਮਨ ਦੇ ਵਿੱਚ ਧਨ ਦਾ ਜਿਹੜਾ ਲੋਭ ਲਾਲਚ ਬਹੁਤੇ ਤੋਂ ਬਹੁਤਾ ਵੱਧ ਰਿਹਾ। ਜੋ ਆਵੇ ਤਿਉਂ ਚਾਹੇ ਕਨੇਰਾ, ਜਿਵੇਂ ਵੀ ਬਹੁਤਾ ਧਨ ਆਵੇ ਉਵੇਂ ਬਹੁਤੀ ਚਾਹਨਾ ਜੀ ਕਰਦਾ ਹੈ। ਕੁਮਤ ਕਦਨ ਕੋ ਸ੍ਰੀ ਜਗ ਸਾਈ, ਜਗਤ ਦੇ ਮਾਲਕ ਬ੍ਰਹਮਣ ਦੀ ਖੋਟੀ ਜਿਹੜੀ ਮਤ ਹੈ ਇਹਨੂੰ ਖਤਮ ਕਰਨ ਵਾਸਤੇ ਕੱਟਣ ਵਾਸਤੇ ਠਾਕਰ ਚੌਂਕੀ ਦੀਨ ਉਡਾਈ, ਭਾਈ ਬਾਲਾ ਜੀ ਰਾਹੀਂ ਕਹਿ ਕੇ ਨਾ ਜਿਹੜੀ ਉਹ ਠਾਕਰਾਂ ਦੀ ਚੌਂਕੀ ਜੀ ਉਹ ਕਿਧਰੇ ਉਠਾ ਦਿੱਤੀ, ਕਿਸੇ ਹੋਰ ਆਸੇ ਪਾਸੇ ਜੇ ਕਰ ਕਰਵਾ ਦਿੱਤੀ ਹੈ। ਏਕ ਮਹੂਰਤ ਬੀਤੇ ਪਾਛੇ, ਬ੍ਰਹਮਣ ਔਖਾ ਮੀਚੀਆਂ, ਕਹਿੰਦੇ ਦੋ ਘੜੀਆਂ ਬੀਤੀਆਂ ਹਨ ਤੇ ਦੋ ਘੜੀਆਂ ਬੀਤਣ ਤੋਂ ਬਾਅਦ ਫਿਪਰ ਬਿਲੋਕਨ ਲਾਗਿਓ ਆਛੇ, ਖਾਂਜੀਆਂ ਖੋਲ ਕੇ ਜਿਹੜਾ ਬ੍ਰਹਮਣ ਚੰਗੀ ਤਰ੍ਹਾਂ ਜਦੋਂ ਵੇਖਣ ਲੱਗਿਆ ਨੀਜ ਲਾ ਕੇ, ਠਾਕੁਰ ਚੌਂਕੀ ਜਬ ਹੈ ਨ ਪਾਈ, ਹੁਣ ਦੇਖਿਆ ਵੀ ਨਾ ਤਾਂ ਠਾਕਰ ਜੀ ਹੈ ਨਾ ਠਾਕਰਾਂ ਦੀ ਚੌਂਕੀ ਹੈ, ਉਹ ਦੋਵੇਂ ਚੀਜ਼ਾਂ ਨੀ ਇਹਨੇ ਪਾਈਆਂ। ਕਰਤ ਬਿਰਲਾਪ ਰਹਿਓ ਘਿਗ ਆਈ, ਫਿਰ ਤਾਂ ਕਹਿੰਦੇ ਬਹੁਤ ਹੀ ਬਿਰਲਾਪ ਕਰ ਲਿਆ, ਬੜੇ ਤਰਲੇ ਜੇ ਲੈ ਰਿਹਾ, ਠਕੁਰੇ ਜੇ ਮਾਰ ਰਿਹਾ। ਚਿੰਤਾ ਤੁਰ ਹੋਇ ਲੋਕਨ ਪੁੱਛਾ, ਹਾਂ ਚਿੰਤਾ ਨਾਲ ਵਿਆਕਲ ਜਾ ਹੋ ਕੇ ਜਿਹੜੇ ਉਹ ਰਾਵੀ ਨਦੀ ਵਿੱਚ ਲੋਕ ਨਹਾਉਂਦੇ ਉਹਨਾਂ ਨੂੰ ਪੁੱਛਦਾ ਹੈ। ਦੀਨੋ ਉੱਤਰ ਸਭ ਨੇ ਛੂਛਾ, ਸਾਰੇ ਨੇ ਬਣਾ ਸਾਰ ਕੇ ਖਾਲੀ ਉੱਤਰ ਦਿੱਤਾ ਵੀ ਸਾਨੂੰ ਨੀ ਪੰਡਤਾ ਵੀ ਕੌਣ ਚੌਂਕੀ ਕੌਣ ਤੇਰੇ ਭਗਵਾਨ ਲੈ ਗਿਆ। ਬੂਝਿਓ ਪ੍ਰਭੂ ਕਹੋ ਦਿਜ ਗਾਥਾ, ਮਹਾਰਾਜ ਹੁਣ ਕੋਲੀ ਬੈਠੇ ਸੀ, ਪੁੱਛਣ ਲੱਗ ਪਏ, ਕਹਿੰਦੇ ਬ੍ਰਾਹਮਣ ਸਾਹਿਬ ਜੀ ਕਥਾ ਕਹੋ ਵਾਰਤਾ ਕਹੋ ਜੀ। ਅਬ ਤੂੰ ਹੁਤੋ ਹਰਖ ਕੇ ਸਾਥਾ, ਪਹਿਲਾਂ ਤਾਂ ਤੂੰ ਬੜੀ ਖੁਸ਼ੀ ਆਨੰਦੇ ਸਹਿਜ ਅੱਖਾਂ ਮੀਚੀ ਬੈਠਾ ਬਹੁਤ ਖੁਸ਼ ਦਿਸਦਾ ਸੀ, ਕਿਉਂ ਬਿਹਬਲ ਬਿਰਲਾਪ ਪੁਕਾਰਾ, ਤੈਨੂੰ ਕੀ ਹੋ ਗਿਆ, ਬਹੁਤਾ ਵਿਆਕਲ ਜਾ ਹੋ ਕੇ ਤੂੰ ਬਿਰਲਾਪ ਕਰਦਾ ਪੁਕਾਰਦਾ ਝਾਂਕਰਾ ਮਾਰਦਾ। ਕੋ ਕਾਰਜ ਗਾ ਬਿਗੜ ਤੁਮਾਰਾ, ਇਹ ਤੇਰਾ ਮਹਾਨ ਵੱਡਾ ਸਾਰਾ ਕੰਮ ਵਿਗੜ ਤਿਗੜ ਗਿਆ। ਹੇ ਸੰਤੋ ਜੇ ਸਾਲ ਗਰਾਮਾ, ਉਸ ਵੇਲੇ ਕਹਿੰਦਾ ਸੰਤੋ ਕੀ ਦੱਸਾਂ ਜਿਹੜੇ ਭਗਵਾਨ ਠਾਕੁਰ ਜੀ ਸਨ, ਕਾਹੋ ਚੁਰਾਏ ਲੀਨ ਅਬਰਾਮਾ, ਬੜੇ ਸੋਹਣੇ ਠਾਕੁਰ ਜੀ ਸੀ, ਪਤਾ ਨੀ ਕਿਹਨੇ ਚੁਰਾ ਲਏ ਚੋਰੀ ਕਰ ਲਏ। ਕਿਤਕ ਹੁਤੋ ਧਨ ਚੌਂਕੀ ਮਾਹੀ, ਮਹਾਰਾਜ ਮੇਰੀ ਜਿਹੜੀ ਚੌਂਕੀ ਸੀ ਇਹਦੇ ਵਿੱਚ ਕੋਈ ਲੋਕਾਂ ਨੇ ਮੱਥੇ ਟੇਕੇ ਸੀ, ਮਾਇਆ ਵੀ ਹੈ ਸੀ। ਰਹਿਓ ਬੂਝ ਕੋ ਦੇਵਤ ਨਾਹੀ, ਮੈਂ ਪੁੱਛ ਰਿਹਾ ਲੋਕਾਂ ਨੂੰ, ਮੈਨੂੰ ਕੋਈ ਦੱਸਦਾ ਨੀ, ਰਾਹ ਨੀ ਫੜਾਉਂਦਾ ਹੈ। ਗੁਰੂ ਕਹੈ ਸੁਧ ਤੁਜੈ ਤ੍ਰਿਲੋਕੀ, ਮਹਾਰਾਜ ਕਹਿਣ ਲੱਗੇ ਵੀ ਫੇਰ ਕੀ ਹੋ ਗਿਆ, ਤੈਨੂੰ ਤਾਂ ਤ੍ਰਿਲੋਕਾਂ ਦੀ ਖ਼ਬਰ ਹੈ। ਧਰਹੋ ਧਿਆਨ ਕੋ ਲੇ ਹੋ ਬਿਲੋਕੀ, ਤੂੰ ਕਹਿੰਦਾ ਸੀ ਅੱਖਾਂ ਮੀਲਣ ਤ੍ਰਿਲੋਕ ਸੁਝਦੇ ਹੈ ਤੇ ਧਿਆਨ ਤਰ ਤੇ ਵੇਖ ਲਾ ਕਿੱਥੇ ਕ ਚੌਂਕੀ ਕਿੱਥੇ ਕ ਭਗਵਾਨ ਪਏ ਹੈ ਤੇਰੇ। ਕਹਾ ਦੁਰਾਵਹਿ ਗੋਤੇ ਜਾਈ, ਤਿੰਨ ਲੋਕਾਂ ਤੋਂ ਬਾਹਰ ਕਿੱਥੇ ਜਾ ਕੇ ਕੀ ਉਹ ਦੋ ਚੀਜ਼ਾਂ ਲੁਕਾ ਲਏਗਾ। ਨੀਕੇ ਦੇਖ ਲੇ ਹੁਸਾਬ ਥਾਏ, ਇਸ ਕਰਕੇ ਅੱਖਾਂ ਮੀਚ ਕੇ ਧਿਆਨ ਲਾ ਕੇ ਚੰਗੀ ਤਰ੍ਹਾਂ ਜਿਸ ਥਾਂ ਪਏ ਆ ਦੇਖ ਲਾ। ਸੁਣ ਕੇ ਵਿਅੰਗ ਬਚਨ ਦਿਜ ਦਿਜ ਜਾਨੀ, ਉਸ ਵੇਲੇ ਕਟਾਖ ਬਖਸ਼ ਵਾਲੇ ਧੁਨੀ ਵਾਲੇ ਬਚਨ ਸੁਣ ਕੇ ਨਾ ਬ੍ਰਹਮਣ ਜਾਣ ਗਿਆ ਸਮਝ ਗਿਆ ਇਨਕੀ ਦ੍ਰਿਸ਼ਟ ਬਿਖੈ ਕਿਤ ਥਾਨੀ ਇਹਨਾਂ ਦੀ ਨਿਗਾਹ ਵਿੱਚ ਕਿਸੇ ਥਾਂ ਤੇ ਭਗਵਾਨ ਤੇ ਠਾਕਰ ਚੌਂਕੀ ਜੀ ਝੂਠ ਤਿਆਗ ਤਬ ਸੱਚ ਬਖਾਨਾ ਫਿਰ ਕੀ ਹੈ ਝੂਠ ਜਾਂ ਸੱਚ ਕੇ ਛੱਡ ਕੇ ਨੇ ਸੱਚ ਹੀ ਕਿਹਾ ਪੇਟ ਕਹੇਤ ਹੁਤੀ ਗੁਜਰਾਨਾ ਲੱਗਿਆ ਮਾਰਾ ਕਿਹੜੇ ਤਿੰਨ ਲੋਕਾਂ ਨੇ ਸੋਝੀ ਹੋਣੀ ਹੈ ਪੇਟ ਦਾ ਪੇਟ ਦੇ ਵਾਸਤੇ ਗੁਜ਼ਾਰਾ ਕਰਨ ਵਾਸਤੇ ਸਾਰਾ ਇਹ ਕੁਛ ਧੰਦਾ ਹੈ ਕਹਿ ਕਰ ਕੂਰ ਜੀਵ ਕਾਲੇ ਮਾਰਾ ਝੂਠ ਬੋਲ ਕੇ ਵੀ ਤਿੰਨ ਲੋਕ ਸੋਚਦੇ ਜਦੋਂ ਅੱਖਾਂ ਮੀਜ ਕੇ ਮੈਂ ਧਿਆਨ ਲੈਣਾ ਇਸ ਕਰਕੇ ਗੁਜ਼ਾਰਾ ਜਾ ਕਰ ਲੈਣਾ ਪਾਲਣ ਨਿਜ ਪਰਿਵਾਰ ਕਰੇ ਇਹਦੇ ਨਾਲ ਮਾਰਾ ਮੈਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਲੈਣਾ ਹੋਇਆ ਲੋਕਾਂ ਮਹਿਮਾਨ ਕਨੇਰਾ ਇਸ ਕਰਕੇ ਅੱਖਾਂ ਮੀਚ ਕੇ ਬਹਿਨਾ ਧਿਆਨ ਲਾ ਕੇ ਬੈਠ ਤਾਂ ਵੀ ਲੋਕਾਂ ਵਿੱਚ ਮੇਰਾ ਬਹੁਤਾ ਮਾਣ ਸਤਿਕਾਰ ਹੋਵੇ ਬੜਾ ਧਿਆਨੀ ਹੈ ਲਖ ਹੋ ਪਖੰਡ ਸੰਤ ਜੀ ਮੇਰਾ ਸੰਤ ਸੱਚ ਤਾਂ ਇਹ ਗੱਲ ਆ ਵੀ ਇਹ ਸਾਰਾ ਮੇਰਾ ਪਖੰਡ ਹੀ ਜਾਣ ਲਓ ਤੇ ਸਮੂਰਤ ਕਰ ਰੋਜੀ ਹਮਰੀ ਜਿਹੜੀ ਭਗਵਾਨ ਦੀ ਮੂਰਤੀ ਸੀ ਉਹਦੇ ਕਰਕੇ ਮਾਰਾ ਮੇਰੀ ਰੋਜੀ ਵਧੀਆ ਚੱਲਦੀ ਸੀ ਦਿਓ ਬਤਾਏ ਡੀਠ ਮਹਿ ਤੁਮਰੀ ਮਾਰਾ ਤੁਹਾਡੀ ਨਿਗਾਹ ਵਿੱਚ ਕਿਤੇ ਹੈ ਨਾ ਵੀ ਉਹ ਲੈ ਗਿਆ ਕੋਈ ਚੁੱਕ ਕੇ ਤੇ ਤੁਸੀਂ ਦੱਸ ਦਿਓ ਅਵ ਲੋਕਿਓ ਜੇ ਲੇਵਤ ਕੋਈ ਮਾਰਾ ਚੌਂਕੀ ਤੇ ਮੂਰਤੀ ਨੂੰ ਕੋਈ ਤੂੰ ਲੈਂਦਾ ਹੋਇਆ ਦੇਖਿਆ ਹੈ ਮੁਝ ਹੈ ਜਨਾਏ ਦੀਜੀਏ ਸੋਈ ਮਾਰਾ ਮੈਨੂੰ ਜਨਾ ਦੀਏ ਸਮਝਾ ਵੀ ਫਲਾਨਾ ਲੈ ਗਿਆ ਚੁੱਕ ਕੇ ਕਿਰਪਾ ਧਾਰ ਬੋਲੇ ਗੁਣ ਖਾਨੇ ਉਹਨਾਂ ਦੇ ਖਾਣ ਉਸ ਵੇਲੇ ਬਹੁਤੀ ਕਿਰਪਾ ਕਰਦੇ ਬੋਲੇ ਤਜ ਹੋ ਝੂਠ ਬੋਲਣ ਕੀ ਬਾਨੀ ਕਹਿੰਦੇ ਵੀ ਜਿਹੜੀ ਝੂਠ ਬੋਲਣ ਦੀ ਤੈਨੂੰ ਆਦਤ ਪਈ ਹੈ ਇਹ ਛੱਡ ਦੇ ਫਿਰ ਸਭ ਕੁਛ ਦੱਸ ਦਿਆਂਗੇ ਸ਼ੁੱਧ ਆਤਮੈ ਜਪ ਹਰ ਨਾਮੋ ਓਏ ਵੀ ਬ੍ਰਹਮਾ ਜੀ ਮਨੋ ਸ਼ੁੱਧ ਕਰਕੇ ਨਾਮ ਜਪਿਆ ਕਰ ਤਜ ਹੋ ਪਖੰਡ ਕੇਰ ਸਭ ਕਾਮੋ ਜਿਹੜਾ ਪਖੰਡ ਕਰਨ ਦਾ ਜਿਹੜਾ ਕੰਮ ਧੰਦਾ ਜਾ ਇਸ ਤੋਂ ਪੱਕੇ ਤੌਰ ਤੇ ਛੱਡ ਦੇ ਸਦ ਹੀ ਕਰੀਏ ਸੱਚ ਬਖਾਨਾ ਝੂਠ ਨਾ ਵੀ ਬੋਲਿਆ ਕਰ ਹਮੇਸ਼ਾ ਸੱਚ ਹੀ ਕਿਹਾ ਕਰਵਾਵੈ ਸ੍ਰੀ ਸ੍ਰੀ ਪ੍ਰਭ ਗੁਜਰਾਨਾ ਜਦੋਂ ਤੂੰ ਸੱਚ ਬੋਲੇਗਾ ਤੇ ਇਸ ਸੱਚੇ ਮਨ ਨਾਲ ਪੂਜਾ ਕਰੇਗਾ ਫਿਰ ਪਰਮੇਸ਼ਰ ਭਗਵਾਨ ਤੇਰੀ ਖੁੱਲੀ ਪੂਜਾ ਕਰਾ ਦੇਗਾ ਜੋ ਕਰਤਾ ਸਭ ਕੀ ਪ੍ਰਤਪਾਰਾ ਜਿਹੜਾ ਵੀ ਪਰਮੇਸ਼ਰ ਹੈ ਸਾਰਿਆਂ ਦਾ ਕਰਤਾ ਹੈ ਸਾਰਿਆਂ ਦਾ ਪਾਲਣ ਪੋਸ਼ਣ ਕਰਨ ਵਾਲਾ ਹੈ ਕਿਆ ਤੁਮਕੋ ਨਹ ਦੇਹ ਆਹਾਰਾ ਪੰਡਤਾ ਤੈਨੂੰ ਉਹ ਭੋਜਨ ਨਹੀਂ ਦੇਵੇਗਾ ਸ਼ਕਣ ਸ਼ਿਕਾਉਣ ਲਈ ਦੋਹਰਾ ਦਿਲ ਕਹਿ ਕੂਰ ਬਹੀਨ ਜਗ ਮਹਾਰਾ ਉਸ ਵੇਲੇ ਬ੍ਰਾਹਮਣ ਕਹਿਣ ਲੱਗਿਆ ਮਹਾਰਾ ਜਿਹੜਾ ਕੋਈ ਝੂਠ ਤੋਂ ਬਗੈਰ ਹੈ ਨਾ ਚੱਲੇ ਨਾ ਕਬ ਗੁਜਰਾਨ ਕਿਸੇ ਮਾਰਾ ਝੂਠ ਬੋਲੇ ਤੋਂ ਬਗੈਰ ਸੰਸਾਰ ਦੇ ਵਿੱਚ ਕਿਸੇ ਦਾ ਕਹਿੰਦੇ ਚ ਗੁਜ਼ਾਰਾ ਨਹੀਂ ਚੱਲਦਾ ਹੈ ਸਭ ਪਖੰਡ ਕੋ ਪੂਜੇ ਇਹ ਮਾਰਾ ਕਲਯੁਗ ਦਾ ਸਮਾਂ ਇੱਥੇ ਤਾਂ ਸਾਰੇ ਜਿਹੜਾ ਪਖੰਡ ਕਰਦਾ ਉਹਨੂੰ ਮੱਥੇ ਟੇਕਦੇ ਸੱਚ ਨਸਕ ਹੈ ਪਛਾਣ ਹਾਂ ਵੀ ਇਹ ਸੱਚ ਬੋਲਦਾ ਸਹੀ ਮਹਿਨਾ ਵਿੱਚ ਭਗਤੀ ਕਰਦਾ ਕੋਈ ਨਹੀਂ ਪਛਾਣਦੇ ਹੈ ਚੌਪਈ ਝੂਠ ਬੋਲ ਬਾਤਾਂ ਬਹੁਤ ਜਾਣ ਕੀ ਦੱਸੇ ਜਿਹੜਾ ਬਹੁਤਿਆਂ ਝੂਠ ਬੋਲਦਾ ਬਹੁਤੀਆਂ ਗੱਲਾਂ ਬਾਤਾਂ ਕਰਨਾ ਜਾਣਦਾ ਹੋਵੇ ਭੇਖ ਦੰਭ ਕੋ ਨਰਸਨ ਮਨ ਹੈ ਇਹ ਪਖੰਡ ਦਾ ਭੇਖ ਜਾਲਾ ਕਰ ਲੇ ਫਿਰ ਲੋਕ ਉਹਦਾ ਬੜਾ ਪਖੰਡੀ ਦਾ ਸਨਮਾਨ ਕਰਦੇ ਇੱਥੇ ਕਲਯੁਗ ਵਿੱਚ ਹੇਤ ਜੀਵ ਕਾ ਕੀਨ ਬਣਾਉ ਇਸੇ ਤਰ੍ਹਾਂ ਮਾਰਾ ਮੈਂ ਵੀ ਆਪਣਾ ਪਰਿਵਾਰ ਦਾ ਗੁਜ਼ਾਰਾ ਜਿਹਾ ਚਲਾਉਣ ਵਾਸਤੇ ਟਿਕਾਉਣ ਜਿਹਾ ਬਣਾਇਆ ਸੋ ਕਿਨ ਲੀਨੋ ਕਰਨ ਹੈ ਪਾਉ ਮਾਰਾ ਮੇਰਾ ਜਿਹੜਾ ਟਿਕਾਉਂ ਜਿਹਾ ਬਣਾਇਆ ਸੀ ਉਹ ਕਿਸੇ ਨੇ ਲੈ ਲਿਆ ਮੇਰੇ ਹੁਣ ਹੱਥਾਂ ਵਿੱਚ ਨਹੀਂ ਪੈਂਦਾ ਮੈਨੂੰ ਮਿਲਦੀਆਂ ਨੀ ਉਹ ਚੀਜ਼ਾਂ ਸ੍ਰੀ ਗੁਰ ਕਹਿੰਦੇ ਜੇ ਤੂੰ ਬ੍ਰਿਤ ਰੋਕਤ ਗੁਰੂ ਮਹਾਰਾ ਕਹਿੰਦੇ ਬ੍ਰਹਮਣਾ ਤੂੰ ਆਪਣੀ ਮਨ ਦੀ ਬਿਰਤੀ ਰੋਕ ਲੈਂਦਾ ਹੈ ਧਰਤ ਧਿਆਨ ਤਰੈ ਲੋਕ ਬਿਲੋਕਤ ਇਹ ਤਾਂ ਤੂੰ ਕਹਿੰਦਾ ਸੀ ਮੈਂ ਧਿਆਨ ਤਰਨਾ ਤਿੰਨਾਂ ਲੋਕਾਂ ਵਿੱਚ ਸਭ ਕੁਛ ਵੇਖ ਲੈਂਦਾ ਜਹ ਜਹ ਤਹਿ ਬੈਠਿਓ ਤੂੰ ਧਨ ਤਹਿ ਗਾਡਿਓ। ਕਹਿੰਦੇ ਵੀ ਜਿੱਥੇ ਤੂੰ ਬੈਠਾ ਹੈ ਉੱਥੇ ਤਾਂ ਧਨ ਸਤ ਪਾਤਸ਼ਾਹੀਆਂ ਦਾ ਗੱਡਿਆ ਪਿਆ ਹੈ। ਹੁਤੀ ਜਸੁਦ ਤੈ ਕਾਹੇ ਛਾਡਿਓ। ਤੈਨੂੰ ਤਿੰਨ ਲੋਕਾਂ ਦੀ ਖਬਰਸਾਰ ਸੀ, ਫਿਰ ਜਿਹੜਾ ਤੇਰਾ ਪਿੱਠ ਪਿੱਛੇ ਸਤ ਪਾਤਸ਼ਾਹ ਦਾ ਧਨ ਗੱਡਿਆ ਪਿਆ, ਉਹ ਕਿਉਂ ਉਹਨੂੰ ਛੱਡਿਆ, ਉਹ ਕਿਉਂ ਨੀ ਕੱਢ ਲਿਆ ਬਈ। ਧਰਨੀ ਖੁਨ ਕੈ ਦੇਖੋ ਪਾਛੇ। ਮਹਾਰਾਜ ਕਹਿੰਦੇ ਵੀ ਜੇ ਤੈਨੂੰ ਨਹੀਂ ਪਤਾ ਲੱਗਿਆ ਲੈ ਤੈਨੂੰ ਅਸੀਂ ਦੱਸਦੇ ਹਾਂ, ਆ ਜਿਹੜੇ ਤੇਰੇ ਪਿੱਠ ਪਿੱਛੇ ਧਰਤੀ ਹੈ ਇਹਨਾਂ ਨੂੰ ਪੁੱਟ ਕੇ ਦੇਖ ਲਾ। ਜੇ ਤੇਰੇ ਉਰ ਸੁਧ ਨਹਿ ਆਛੇ, ਤੇਰੇ ਹਿਰਦੇ ਵਿੱਚ ਚੰਗੀ ਤਰ੍ਹਾਂ ਖਬਰ ਨੀ, ਤੇਰੇ ਪਿੱਠ ਪਿੱਛੇ ਸਤ ਪਾਤਸ਼ਾਹੀ ਦਾ ਧਨ ਦੱਬਿਆ ਪਿਆ। ਸੁਣ ਕੇ ਧਨ ਕੋ ਘਰ ਅਨੁਰਾਗਾ। ਮਹਾਰਾਜ ਤੋਂ ਸੁਣ ਕੇ ਧਨ ਦਾ ਪ੍ਰੇਮ ਪਿਆਰ ਕਰਕੇ ਪਿੱਛੇ ਧਾਰਾ ਖੁਨਨ ਦਿਜ ਲਾਗਾ। ਆਪਣੇ ਕਹਿੰਦੇ ਆਪਣੇ ਪਿੱਠ ਪਿੱਛੇ ਕੰਡ ਦੇ ਪਿੱਛੇ ਧਰਤੀ ਨੂੰ ਲੱਗ ਗਿਆ ਫਿਰ ਪੁੱਟਣ। ਦੋਹਰਾ ਦਰਬ ਨਿਕਾਸ ਹੈਰਾਨ ਭਾ, ਉੱਥੇ ਸਤ ਪਾਤਸ਼ਾਹੀਆਂ ਦਾ ਧਨ ਪਿਆ ਕੱਢ ਕੇ ਬੜਾ ਹੱਕਾ ਬੱਕਾ ਹੋ ਗਿਆ। ਅੰਤਰ ਜਾਮੀ ਚੀਨ, ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੀ ਇਹ ਤਾਂ ਸਭ ਕੁਝ ਜਾਣਨ ਵਾਲੇ ਹੈ, ਉਹ ਸਮਝ ਕੇ ਜਾਣ ਕੇ ਬਿਗਸੇ ਸ੍ਰੀ ਗੁਰ ਬਦਨ ਤੇ। ਮਾਇਆ ਵਿੱਚ ਫਸਿਆ ਵੇਖ ਕੇ ਵੀ ਖੁਸ਼ ਹੈ, ਉਸ ਵੇਲੇ ਮਹਾਰਾਜ ਵੀ ਮੁੱਖੋਂ ਹੱਸੇ ਹਨ। ਸ਼ਬਦ ਬਖਾਨਨ ਕੀਨ, ਆਪਣੇ ਮੁੱਖ ਤੋਂ ਤਨਾਸਰੀ ਰਾਗ ਦੇ ਵਿੱਚ ਤੀਸਰੇ ਸੁਰਤਾਲ ਦੇ ਵਿੱਚ ਸ਼ਬਦ ਕਿਹਾ। ਤਨਾਸਰੀ ਮਹੱਲਾ ਪਹਿਲਾ ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ। ਤਨਾਸਰੀ ਰਾਗ ਨਹੀਂ ਹੈ, ਪਹਿਲੇ ਪਾਤਸ਼ਾਹ ਦਾ ਸ਼ਬਦ ਹੈ, ਤੀਸਰੇ ਸੁਰਤਾਲ ਵਿੱਚ ਗਾਉਣ ਦੀ ਆਗਿਆ ਹੈ। ਇੱਕੋ ਇੱਕ ਅਦਵੈਤ ਰੂਪ ਪਰਮੇਸ਼ਰ ਸਤਿਗੁਰੂ ਦੀ ਕਿਰਪਾ ਕਰਕੇ ਪ੍ਰਕਾਸ਼ ਸਭ ਪ੍ਰਾਪਤ ਹੁੰਦਾ ਹੈ। ਮਹਾਰਾਜ ਕਹਿੰਦੇ ਵੀ ਹੁਣ ਸਰਯੁਗ ਦਾ ਸਮਾਂ ਹੋਣ ਨਾ ਹੋਣ ਕਰਕੇ ਕਾਲ ਨਾ ਹੀ ਜਿਹੜਾ ਜੱਗਾ ਦੇ ਕਰਨ ਦਾ ਸਮਾਂ ਹੈ। ਇਹ ਕਹਿੰਦੇ ਤ੍ਰੇਤੇ ਵਿੱਚ ਤ੍ਰੇਤਾ ਜਗੀ ਦੁਆਪਰ ਪੂਜਾ ਚਾਰ, ਇਸ ਤਰ੍ਹਾਂ ਤ੍ਰੇਤੇ ਦਾ ਜਮਾਂ ਨਾ ਹੋਣ ਕਰਕੇ ਜੱਗ ਵੀ ਨਹੀਂ ਹੋ ਸਕਦਾ ਹੈ, ਅਤੇ ਦੁਆਪਰ ਦਾ ਸਮਾਂ ਨਾ ਹੋਣ ਕਰਕੇ ਹੁਣ ਯੋਗ ਵੀ ਨਹੀਂ ਹੋ ਸਕਦਾ ਹੈ। ਨਾ ਹੀ ਸਤ ਕਾ ਢੱਬ, ਇਸੇ ਸਰਯੁਗ ਦਾ ਸਮਾਂ ਨਾ ਹੋਣ ਕਰਕੇ ਸੱਤ ਆਦਿ ਗੁਣਾਂ ਦਾ ਵੀ ਧਾਰਨ ਦਾ ਕੋਈ ਢੱਬ ਤਰੀਕਾ ਨਹੀਂ ਹੋ ਸਕਦਾ ਹੈ। ਥਾਂ ਨਸ਼ਟ ਜਗ ਭ੍ਰਿਸ਼ਟ ਹੋਏ, ਜਿਹੜੇ ਇਸ਼ਟਾਂ ਦੇ ਥਾਂ ਇਸ ਸੰਸਾਰ ਦੇ ਵਿੱਚ ਸਾਰੇ ਕਹਿੰਦੇ ਉੱਥੋਂ ਦੇ ਜੇ ਰਹਿਣ ਵਾਲੇ ਭ੍ਰਿਸ਼ਟ ਲੋਕਾਂ ਕਰਕੇ ਭ੍ਰਿਸ਼ਟ ਹੋ ਗਏ। ਡੂਬਤਾ ਇਵ ਜਗ, ਇਸ ਤਰ੍ਹਾਂ ਜਗ ਸੰਸਾਰ ਡੁੱਬ ਰਿਹਾ ਜਾਂ ਜੀਵ ਡੁੱਬ ਰਿਹਾ ਪਖੰਡ ਕਰਕੇ ਭ੍ਰਿਸ਼ਟ ਹੋ ਕੇ। ਕਲ ਮਹਿ ਰਾਮ ਨਾਮ ਸਾਰ, ਕਲਯੁਗ ਦੇ ਸਮੇਂ ਦੇ ਵਿੱਚ ਵੀ ਹੇ ਪੰਡਤਾ ਪਰਮੇਸ਼ਰ ਦਾ ਰਾਮ ਦਾ ਨਾਮ ਬੜਾ ਸ੍ਰੇਸ਼ਟ ਹੈ। ਅੱਖੀ ਤਾਂ ਮੀਟਹਿ ਨਾਕ ਪਕੜ ਹੈ, ਐਵੇਂ ਪਖੰਡ ਕਰਦੇ ਅੱਖਾਂ ਜੀਆਂ ਬੰਦ ਕਰ ਲੈਂਦੇ, ਨੱਕ ਜਾ ਫੜ ਕੇ ਬਹਿ ਜਾਂਦੇ। ਠੱਗਣ ਕੌ ਸੰਸਾਰ, ਸੰਸਾਰ ਦੇ ਲੋਕਾਂ ਨੂੰ ਠੱਗਣ ਵਾਸਤੇ। ਰਹਾਓ ਚੌਪਈ ਸ੍ਰੀ ਗੁਰ ਕਹਿ ਸੁਣਹੋ ਦਿਜ ਕੰਨ। ਗੁਰੂ ਮਹਾਰਾਜ ਕਹਿਣ ਲੱਗੇ ਸੁਣ ਲਾ ਬ੍ਰਹਮਣਾ ਆਪਣੇ ਕੰਨ ਵੀ ਧਿਆਨ ਦੇ ਕੇ। ਦੁੱਖ ਦਾ ਲਖ ਹੋ ਪਖੰਡ ਨਿਦਾਨਾ, ਜਿਹੜਾ ਪਖੰਡ ਕਰਨਾ ਇਹ ਅੰਤ ਨੂੰ ਬੜਾ ਦੁੱਖ ਦੇਣ ਵਾਲਾ ਹੋ ਜਾਂਦਾ। ਜਬ ਹੈ ਆਨ ਜਮ ਪਕੜ ਚਲਾਵੇ ਹੈ, ਮਜ਼ਬੂਤ ਆ ਕੇ ਇਹਨੂੰ ਫੜ ਕੇ ਅੱਗੇ ਤੋਰ ਲੈਂਦੇ। ਡੰਡੇ ਮੂੰਡ ਲੱਗ ਹੈ ਬਿੱਲ ਲਾਵੇ ਹੈ, ਇਹਦੇ ਸਿਰ ਤੇ ਡੰਡੇ ਲੱਗਦੇ ਵੱਜਦੇ ਆ ਤੇ ਫਿਰ ਇਹ ਬੜਾ ਪਛਤਾਉਂਦਾ ਹੈ। ਪੱਕ ਜਿਉਂ ਬੈਠਾ ਹਿਲਾਏ ਧਿਆਨਾ, ਲਾਪ ਕਰ ਰਿਹਾ ਹੈ ਜਿਹੜਾ ਹੁਣ ਪਖੰਡ ਕਿਆ ਕਰਕੇ ਬਗਲੇ ਵਾਂਗੂ ਧਿਆਨ ਲਿਆ ਲਾਲਾ ਬਹਿੰਦਾ ਹੈ। ਸਭ ਮਹਿ ਮੁਖ ਤੇ ਕਥ ਹੈ ਗਿਆਨਾ, ਸਾਰਿਆਂ ਨੂੰ ਮੁਖ ਤੋਂ ਬੜੇ ਗਿਆਨ ਦੇ ਬਚਨ ਕਹਿੰਦਾ ਵੀ ਮੈਨੂੰ ਤਿੰਨ ਲੋਕ ਸੁਝਦੇ। ਧਨ ਕਾਰਨ ਸਭ ਕੀਨ ਉਪਾਈ, ਧਨ ਵਾਸਤੇ ਸਭ ਨੇ ਉਪਰਾਲੇ ਹੀਲੇ ਕੀਤੇ। ਮਨਸ ਦੀਵ ਲੋਭ ਡਹਿਕਾਈ, ਮਨੁੱਖ ਦਾ ਜਿਹੜਾ ਮਨ ਹੈ ਹਮੇਸ਼ਾ ਕਹਿੰਦੇ ਲੋਭ ਵਿੱਚ ਹੀ ਭਟਕਦਾ ਰਹਿੰਦਾ। ਇਹ ਵਿਡੰਬਨਾ ਤਬ ਗੱਲ ਪੈ ਹੈ, ਇਹ ਜਿਹੜੀ ਠੱਗੀ ਵਗੀ ਜੀ ਕਰਦਾ ਕਹਿੰਦੇ ਉਹ ਗਲ ਪੈ ਜਾਏਗੀ ਇਹਦੇ। ਅੰਤ ਕਾਲ ਮਹਿ ਬਹੁਤ ਦੁਖ ਦੈ ਹੈ, ਅੰਤ ਦਾ ਸਮਾਂ ਕਰਮਾ ਹੋਏ ਠੱਗੀ ਵੱਗੀ ਕੀਤੀ ਇਹਨਾਂ ਹੀ ਬਹੁਤਾ ਦੁੱਖ ਦੇਊਗੀ। ਕਲੀ ਕਾਲ ਕੇ ਪਹਿਰੇ ਮਾਹੀ ਵੀ ਪੰਡਿਤ ਆਏ ਕਲਯੁਗ ਦੇ ਸਮੇਂ ਦੇ ਵਿੱਚ ਨਾਮ ਵਿਹੀਨ ਸਾਰ ਕਿਛ ਨਾਹੀ ਨਾਮ ਤੋਂ ਬਿਨਾਂ ਕੋਈ ਵਸਤੂ ਸ੍ਰੇਸ਼ਟ ਨਹੀਂ ਹੈ। ਤਟ ਤੀਰਥ ਦੇਵਾਲੇ ਦੇਵਾ ਤੀਰਥਾਂ ਦੇ ਕਿਨਾਰੇ ਦੇਵਤਿਆਂ ਦੇ ਜਿਹੜੇ ਕਿ ਦੇਵਾਲੇ ਹਨ ਇੱਕ ਨਾਮ ਬਿਨ ਬਿਰਥੀ ਸੇਵਾ ਉੱਥੇ ਕੋਈ ਨਾਮ ਨੀ ਨਾ ਜਪਦਾ ਨਾਮ ਤੋਂ ਬਗੈਰ ਸਭ ਕਹਿੰਦੇ ਸੇਵਾ ਵਿਅਰਥ ਹੈ। ਅਬਕੇ ਸਮੇਂ ਮੁਕਤ ਜੇ ਚਾਹੇ ਇਹ ਕਲਯੁਗ ਦੇ ਸਮੇਂ ਪੰਡਤਾ ਜਿਹੜਾ ਕੋਈ ਮੁਕਤੀ ਚਾਹੁੰਦਾ ਹੈ ਨਾਮ ਵਡਾਈ ਕੋ ਅਵਗਾਹੇ ਨਾਮ ਦੁਆਰਾ ਵਾਹਿਗੁਰੂ ਦੀ ਵਡਿਆਈ ਦਾ ਹਮੇਸ਼ਾ ਵਿਚਾਰ ਕਰੇ ਨਾਮ ਵਡਿਆਈ ਕਚੜੇ ਦੰਬਹਿ ਕੀ ਪੂਜਾ ਸਭ ਤਜੀਏ ਕਰਕੇ ਆਪ ਖੰਡੀ ਪੂਜਾ ਅੱਗੇ ਲਈ ਸਵਤਨਾ ਕਰਕੇ ਛੱਡ ਦਈਏ ਹੋਇ ਨਿਹ ਕਪਟ ਨਾਮ ਕੋ ਭਜੀਏ ਨਿਰਸ਼ਲ ਨਿਸ਼ਕਪਟ ਹੋ ਕੇ ਨਾਮ ਨੂੰ ਜਪੀਏ ਲਿਵ ਲਾਵੋਹ ਨਿਸ ਦਿਨ ਸ੍ਰੀ ਨਾਮੋ ਇਸ ਤਰ੍ਹਾਂ ਵੀ ਨਿਸ਼ਕਪ ਨਿਰਸ਼ਲ ਹੋ ਕੇ ਰਾਤ ਨਾਮ ਵਿੱਚ ਬਿਰਤੀ ਨੂੰ ਲਾ ਮੰਦੀ ਨੂੰ ਜੇ ਦਿਜ ਤੂੰ ਕਰ ਹੈ ਅਸ ਕੰਮ ਇਹ ਵੀ ਬ੍ਰਹਮਣਾ ਜੇ ਇਸ ਤਰ੍ਹਾਂ ਦਾ ਕੰਮ ਤੂੰ ਕਰੇਗਾ ਦੋਨਾਂ ਲੋਕ ਵਿਖੈ ਸੁਖ ਪਾਹੇ ਇਹ ਤਾਂ ਵੀ ਦੋਨਾਂ ਲੋਕਾਂ ਵਿੱਚ ਸੁਖ ਪਾਏਗਾ ਇੱਥੇ ਵੀ ਉੱਥੇ ਵੀ ਰਿੱਧ ਸਿੱਧ ਆਵਹਿ ਕਰ ਮਾਹੀ ਰਿੱਧੀਆਂ ਸਿੱਧੀਆਂ ਸਭ ਤੇਰੇ ਹੱਥਾਂ ਵਿੱਚ ਆ ਜਾਣਗੇ ਦੀਨ ਹੋ ਜਾਣਗੇ ਹੱਥ ਬੰਦ ਕੈ ਪੁੰਨ ਦਿਜ ਭਾਖਾ ਉਸ ਵੇਲੇ ਹੱਥ ਜੋੜ ਕੇ ਬ੍ਰਹਮਣ ਨੇ ਮਹਾਰਾਜ ਨੂੰ ਬਚਨ ਕਿਹਾ ਕਹੋ ਸੰਤ ਕਿਨ ਯਾ ਧਨ ਰਾਖਾ ਰਾਏ ਸੰਤੋ ਦੱਸੋ ਜਿਹੜਾ ਸਤ ਪਾਤਸ਼ਾਹੀਆਂ ਦਾ ਧਨ ਕਿਹਨੇ ਇੱਥੇ ਮਹਾਰਾਜ ਕਿਸ ਸਮੇਂ ਰੱਖਿਆ ਕਿਸ ਪ੍ਰਕਾਰ ਤੁਮਨੇ ਇਹ ਦੇਖਾ ਮੈਨੂੰ ਤਾਂ ਮਾੜੀ ਬੜੀ ਹੈਰਾਨੀ ਹੈ ਮੈਂ ਇੱਥੇ ਰੋਜ਼ ਬਹਿਨਾ ਹਾਂ ਤੁਸੀਂ ਇੱਥੇ ਅੱਜ ਆਏ ਕਿਸ ਤਰ੍ਹਾਂ ਤੁਸੀਂ ਮਹਾਰਾਜ ਧਨ ਦੇਖ ਲਿਆ ਸਤ ਪਾਤਸ਼ਾਹੀਆਂ ਦਾ ਮੋਕੋ ਅਚਰਜ ਹੋਤ ਵਿਸੇਖਾ ਮੈਨੂੰ ਤਾਂ ਬੜੀ ਅਚਰਜਤਾ ਹੁੰਦੀ ਹੈ ਵੀ ਤੁਹਾਨੂੰ ਇੱਥੇ ਪਤਾ ਚੱਲ ਗਿਆ ਮੈਂ ਇੱਥੇ ਰੋਜ਼ ਆਉਂਦਾ ਮੈਨੂੰ ਕੋਈ ਨੀ ਪਤਾ ਮੁਝ ਹੈ ਬਿਰਤੰਤ ਬਤਾਵੋ ਸਾਰਾ ਇਹ ਮਹਾਰਾਜ ਜਿਹੜਾ ਧਨ ਹੈ ਇਹਦੇ ਸੰਬੰਧ ਵਿੱਚ ਮੈਨੂੰ ਸਾਰਾ ਪ੍ਰਸੰਗ ਖੋਲ ਖੋਲ ਕੇ ਦੱਸੋ ਵੀ ਤੁਹਾਨੂੰ ਕਿਵੇਂ ਪਤਾ ਚੱਲਿਆ ਸੁਣ ਤੋ ਸ਼ਬਦ ਪਦ ਦੁਤੀਏ ਉਚਾਰਾ ਗੁਰੂ ਮਹਾਰਾਜ ਨੇ ਸੁਣ ਕੇ ਫਿਰ ਇਹ ਸ਼ਬਦ ਦਾ ਦੂਜਾ ਜਿਹੜਾ ਪਦ ਦੂਜੀ ਪੌੜੀ ਚਾਰਨ ਕੀਤੀ ਸ੍ਰੀ ਮੁਖ ਵਾਕ ਆਂਟ ਸੇਤੀ ਨਾਕ ਪਕੜ ਮਹਾਰਾਜ ਕਹਿੰਦੇ ਪਤਾ ਕੀ ਲੱਗੇ ਆ ਕਲਯੁਗੀ ਲੋਕ ਪਖੰਡ ਜਾ ਕਰਨ ਵਾਸਤੇ ਦਿਖਾਉਂਦੇ ਆਂਟ ਸੇਤੀ ਨਾਕ ਪਕੜ ਅੰਗੂਠਾ ਤੇ ਸ਼ੀਸ਼ੇ ਦੇ ਨਾਲ ਦੀ ਜਿਹੜੀ ਉਂਗਲੀ ਹੈ ਇਹਨੂੰ ਤਰਜਨੀ ਉਂਗਲੀ ਕਹਿੰਦੇ ਹੈ ਦੋਹਾਂ ਨੂੰ ਦੇ ਨਾਲ ਚੁਟਕੀ ਨਾਲ ਨੱਕ ਜਿਹਾ ਪਕੜ ਲੈਣਾ ਇਹਨੂੰ ਆਂਟ ਕਹਿੰਦੇ ਹੈ ਅੰਗੂਠੇ ਅਤੇ ਚੀਚੀ ਦੇ ਨਾਲ ਦੀ ਉਂਗਲੀ ਨਾਲ ਜਿਹੜਾ ਨੱਕ ਨੂੰ ਫੜਨਾ ਹੈ ਕਹਿੰਦੇ ਇਸ ਤਰ੍ਹਾਂ ਹੀ ਆਂਟ ਦੇ ਨਾਲ ਨੱਕ ਜਿਹਾ ਫੜ ਲੈਂਦੇ ਅੰਗੂਠੇ ਅਤੇ ਚੀਚੀ ਦੀ ਉਂਗਲੀ ਦੇ ਨਾਲ ਦੀ ਇਹਨੇ ਨਾਲ ਨੱਕ ਜਾ ਫੜ ਲੈਂਦੇ ਹੈ ਸੂਝ ਤੇ ਤਿੰਨ ਲੋਕ ਫਿਰ ਕਹਿੰਦੇ ਸਾਨੂੰ ਜੀ ਤਿੰਨ ਲੋਕ ਸੁਝਦੇ ਆ ਦਿਸਦੇ ਧਿਆਨ ਵਿੱਚ ਬੈਠੇ ਮਗਰ ਪਾਛੈ ਕੱਛ ਨਾ ਸੂਝੈ ਤੇਰੇ ਵਾਂਗ ਮਗਰ ਪਿੱਛੇ ਪਿੱਠ ਪਿੱਛੇ ਦਿਸਦਾ ਕੁਝ ਨੀ ਇਹਨਾਂ ਪਖੰਡੀਆਂ ਨੂੰ ਇਹੋ ਪਦਮ ਅਲੋਕ ਕਹਿੰਦੇ ਪਖੰਡੀਆਂ ਦਾ ਜਿਹੜਾ ਪਦਮ ਕੀ ਹੈ ਬਾਕ ਬੜਾ ਅਲੌਕਿਕ ਅਲੋਕ ਕੀ ਹੈ ਚਰਜੀ ਹੈ ਦਿਸਦਾ ਕੁਝ ਨੀ ਕਹਿੰਦੇ ਤਿੰਨ ਲੋਕ ਸੁਝਦੇ ਚੌਪਈ ਸ੍ਰੀ ਪ੍ਰਭ ਭਨੈ ਬਿਪਰ ਸਰੁਤ ਸੁਣੀਐ ਮਹਾਰਾਜ ਕਹਿਣ ਲੱਗੇ ਬ੍ਰਹਮਣਾ ਸੁਣ ਲਾ ਕੰਨਾ ਵੀ ਗਿਆਨ ਇਹ ਤੋਂ ਝੂਠ ਨਾ ਮੁਖ ਤੇ ਭਨੀਏ ਨਾ ਜਿਹੜਾ ਵੱਡਾ ਸਾਰਾ ਝੂਠ ਮੁਖ ਤੋਂ ਨੀ ਕਹਿਣਾ ਚਾਹੀਦਾ ਵੀ ਤਿੰਨ ਲੋਕ ਸੁਝਦੇ ਆ ਦਿਸਦਾ ਪਿੱਠ ਪਿੱਛੇ ਨੀ ਮਗਰ ਪਿੱਛੇ ਕੀ ਸੁਧ ਨਹਿ ਜਾਣੀ ਪਿੱਠ ਪਿੱਛੇ ਇੰਨੀ ਮਾਇਆ ਪਈ ਉਹਦੀ ਖਬਰ ਸਾਰ ਨਹੀਂ ਪੂਰਬ ਸੁਧ ਤ੍ਰੈਲੋਕ ਬਖਾਨੀ ਹਾਂ ਪਹਿਲਾਂ ਜਿਵੇਂ ਤੂੰ ਕਹਿੰਦੇ ਤਿੰਨਾਂ ਲੋਕਾਂ ਦੀ ਖਬਰ ਕਹੀ ਸੀ ਵੀ ਤਿੰਨ ਲੋਕ ਸੁਝਦੇ ਬਿਪਰ ਕਹੇ ਹਮ ਝੂਠ ਉਚਾਰ ਬ੍ਰਹਮਣ ਕਹਿੰਦਾ ਮਹਾਰਾਜ ਅਸੀਂ ਤਾਂ ਹਮੇਸ਼ਾ ਝੂਠ ਹੀ ਬੋਲਦੇ ਭਗਤ ਦੰਭ ਕੀ ਨਿਤ ਪ੍ਰਤ ਸਤ ਕਰਹੀ। ਹਮੇਸ਼ਾ ਪਖੰਡ ਦੀ ਭਗਤੀ ਲੋਕਾਂ ਨੂੰ ਦਿਖਾ ਦਿਖਾ ਕੇ ਕਰਦੇ, ਝੂਠੀ ਹੈ ਕਰਤੂਤ ਹਮਾਰੀ। ਸਾਡੀ ਜਿਹੜੀ ਮਾਰਾ ਪਖੰਡ ਦੀ ਕਰਨੀ ਹੈ, ਸਭ ਝੂਠੀ ਮੂਠੀ। ਧਨ ਆਸਾ ਕੇ ਇਹ ਵਿਵਹਾਰੀ। ਧਨ ਦੀ ਆਸਾ ਕਰਕੇ ਸਾਰੇ ਪਖੰਡੇ ਵਿਵਹਾਰ ਕਰਤਾ ਹੈ ਜੀ। ਦੋਹਰਾ ਸੁਣੀਏ ਦਿਜ ਜਿਨ ਹਿਰਦੇ ਸੱਚ। ਮਹਾਰਾਜ ਕਹਿੰਦੇ ਬ੍ਰਹਮਣਾ ਸੁਣ ਲਾ, ਜਿਨ੍ਹਾਂ ਦੇ ਹਿਰਦੇ ਵਿੱਚ ਹਮੇਸ਼ਾ ਸੱਚ ਸਰੂਪ ਹੈ। ਸੇ ਸਭ ਜਾਣੀ ਜਾਣ। ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਸਰੂਪ ਵਸਦਾ, ਉਹ ਸਭ ਤਰ੍ਹਾਂ ਕਰਕੇ ਜਾਣੀ ਜਾਣ ਹੁੰਦੇ, ਅੰਤਰ ਜਾਮੀ ਹੁੰਦੇ। ਹਰ ਕੇ ਪ੍ਰੀਤਮ ਭਗਤ ਜੇ, ਜਿਹੜੇ ਵਾਹਿਗੁਰੂ ਦੇ ਪਿਆਰੇ ਭਗਤ ਹੈ। ਕਰ ਹੈ ਨਾ ਕਹੂੰ ਵਖਾਣ। ਕਹਿੰਦੇ ਸਭ ਕੁਝ ਜਾਣਦੇ ਹੁੰਦੇ, ਸਭ ਕੁਝ ਪਤਾ ਹੁੰਦਾ, ਫਿਰ ਵੀ ਕਿਸੇ ਨੂੰ ਬਿਲਕੁਲ ਕਰਗਟ ਕਰਕੇ ਨਹੀਂ ਦੱਸਦੇ ਹੁੰਦੇ। ਚੌਪਈ ਸਭ ਜਗ ਵਿਖੇ ਦਰਬ ਹੈ ਜੋ। ਅਸਲ ਰੂਪ ਦੇ ਵਿੱਚ ਵੀ ਬ੍ਰਾਹਮਣਾ ਸਾਰੇ ਸੰਸਾਰ ਦੇ ਵਿੱਚ ਜਿੱਥੇ ਕਿੱਥੇ ਵੀ ਧਨ ਪਿਆ ਨਾ ਧਰਤੀ ਵਿੱਚ। ਧਰਾ ਮਾਹ ਪਹਿਚਾਨਹੁ ਸੋ। ਕਹਿੰਦੇ ਜਿਹੜੇ ਮਰਮੁਖ ਹੋਏ ਉਹਨਾਂ ਦਾ ਧਰਤੀ ਵਿੱਚ ਹੀ ਪਿਆ ਪਛਾਣ ਲੈ। ਗਾਡ ਗਾਡ ਬਹੁ ਮਰ ਮਰ ਗਏ। ਕਹਿੰਦੇ ਧਰਤੀ ਵੀ ਧਨ ਗੱਡ ਗੱਡ ਕੇ ਮਰ ਮਰ ਕੇ ਇੱਥੋਂ ਬਿਆਤ ਲਾਣਾ ਚਲੇ ਗਏ। ਆਗੇ ਕਿਨਹੂੰ ਸੰਗ ਨ ਲਏ। ਜਿਹੜੇ ਮਰ ਕੇ ਗਏ ਆ, ਕਹਿੰਦੇ ਅੱਗੇ ਕਿਸੇ ਨੇ ਨਾਲ ਨੀ ਲੈ ਕੇ ਜਾਣਾ ਕੀਤਾ। ਖਾਇਓ ਕਿਨੂੰ ਨਾ ਆਗੇ ਗਯੋ। ਖਾਇਓ ਕਿਨੂੰ ਨਾ ਆਗੇ ਗਯੋ। ਹਾਂ, ਕਹਿੰਦੇ ਕਿਸੇ ਨੇ ਤਨ ਖਾਧਾ ਨਹੀਂ ਹੈ, ਨਾ ਕਿਸੇ ਅੱਗੇ ਗਿਆ ਹੈ। ਧਰਨੀ ਵਿਖੇ ਦਫਨ ਸੋ ਪਯੋ। ਕਹਿੰਦੇ ਧਰਤੀ ਵਿੱਚ ਹੀ ਕਹਿੰਦੇ ਮਰਿਆਂ ਦਾ ਤਨ ਕਹਿੰਦੇ ਦਬਿਆ ਪਿਆ ਹੋਇਆ। ਖਾਇਓ ਅੰਨ ਪੀਓ ਮੁਖ ਪਾਨੀ। ਜਿੰਨਾ ਕਹਿੰਦੇ ਅੰਨ ਖਾ ਲਿਆ, ਮੂੰਹ ਦੇ ਨਾਲ ਪਾਣੀ ਪੀ ਲਿਆ, ਤੇਲ ਕੀ ਤੇ ਉਹ ਤਾਂ ਚਲੋ ਹੋ ਗਿਆ। ਚੀਰ ਹੰਡਾਏ ਔਧ ਬਿਹਾਨੀ। ਕਪੜੇ ਪਾ ਲਏ, ਇਸ ਤਰ੍ਹਾਂ ਕਹਿੰਦੇ ਉਮਰ ਲੰਘ ਗਈ। ਸੋਨਾ ਖਾਏ ਨਾ ਚਾਂਦੀ ਖਾਈ। ਜਿਹੜਾ ਧਰਤੀ ਵੀ ਦਬਿਆ ਸੀ, ਸੋਨਾ ਨਾ ਉਹਨੂੰ ਖਾਦਾ, ਜਿਹੜੀ ਚਾਂਦੀ ਖਸ਼ਗੀ ਉਹਨੂੰ ਨਹੀਂ ਛਕ ਸਕਿਆ। ਧਰਨੀ ਦਫਨ ਕੀਏ ਤਜ ਜਾਈ। ਧਰਤੀ ਵਿੱਚ ਹੀ ਦਬ ਦੋ ਕੇ ਇਹਨੂੰ ਛੱਡ ਕੇ ਚਲੇ ਜਾਂਦਾ ਹੈ। ਜਗ ਕੇ ਕਾਜ ਚਲਾਵਨ ਕਾਰਨ। ਅਸਲ ਵਿੱਚ ਤਾਂ ਪਰਮੇਸ਼ਰ ਦੇ ਸੰਸਾਰ ਨੇ ਕੰਮ ਧੰਦੇ ਚਲਾਉਣ ਵਾਸਤੇ ਧਨ ਕੀ ਇਹ ਕਾਰਨ ਸਰਬ ਵਿਵਹਾਰ। ਸਾਰੇ ਵਿਵਹਾਰਾਂ ਨੂੰ ਕੰਮਾਂ ਨੂੰ ਪੂਰਾ ਕਰਨ ਵਾਸਤੇ ਪਰਮੇਸ਼ਰ ਨੇ ਧਨ ਬਣਾਇਆ ਸੀ। ਇਹ ਧਰਤੀ ਵਿੱਚ ਗੱਡੀ ਤੁਰਿਆ ਜਾਂਦਾ ਹੈ। ਸੰਤ ਭਗਤ ਜੋ ਔਰ ਸਚਿਆਰੂ। ਇਹ ਵੀ ਬ੍ਰਾਹਮਣਾ ਜਿਹੜੇ ਹਿਰਦੇ ਦੇ ਸਚਿਆਰ ਸੰਤ ਭਗਤ ਹੈ। ਗੁਪਤ ਪ੍ਰਗਟ ਸੇ ਜਾਨਣ ਹਾਰੂ। ਕਿੱਥੇ ਗੁਪਤ ਹੈ ਕਿੱਥੇ ਪ੍ਰਗਟ ਹੈ ਸਭ ਕੁਝ ਜਾਣਦੇ, ਉਹਨਾਂ ਨੂੰ ਪਤਾ ਹੁੰਦਾ ਹੈ। ਕਿਤੇ ਅਸੰਖ ਪਦਮ ਧਨ ਜੋ। ਇਹ ਦੱਸੀਏ ਵੀ ਕਿੰਨੇ ਪਦਮਾਂ ਦੀ ਗਿਣਤੀ ਵਿੱਚ ਧਨ ਪਿਆ ਧਰਤੀ ਵਿੱਚ। ਸਭ ਧਰਨੀ ਮਹਿ ਗਾਡਿਓ ਸੋ। ਜਿੰਨੇ ਮਰ ਗਏ ਸਾਰਿਆਂ ਦਾ ਪਦਮਾਂ ਦੀ ਗਿਣਤੀ ਵੀ ਧਰਤੀ ਵਿੱਚ ਗੱਡਿਆ ਹੀ ਪਿਆ। ਜਾਣੈ ਸੰਤ ਰਾਮ ਕੇ ਪਿਆਰੇ। ਕਹਿੰਦੇ ਜਿਹੜੇ ਪਰਮੇਸ਼ਰ ਦੇ ਪਿਆਰੇ ਮਹਾਤਮਾ ਉਹ ਸਭ ਜਾਣਦੇ ਹੁੰਦੇ। ਜਿਹਨ ਜਿਹਦੇ ਸਮਾਈ ਧਾਰੇ। ਇਹਨਾਂ ਨੇ ਆਪਣੇ ਹਿਰਦੇ ਵਿੱਚ ਸਮਾਈ ਕੀਤੀ ਹੈ, ਫਿਰ ਵੀ ਕਹਿੰਦੇ ਕੋਈ ਜਾਣਦੇ ਹੋਏ ਅਣਜਾਣ ਬਣੇ ਰਹਿੰਦੇ, ਗੁਪਤ ਰੱਖਦੇ, ਇੱਧਰ ਧਿਆਨ ਨਹੀਂ ਦਿੰਦੇ ਉਹ। ਪਿਪਰ ਕਹੇ ਜੇਤੇ ਨਰ ਅਹੈ। ਬ੍ਰਾਹਮਣ ਕਹਿਣ ਲੱਗਾ ਮਹਾਰਾਜ ਸੰਸਾਰ ਦੇ ਵਿੱਚ ਜਿੰਨੇ ਮਨੁੱਖ ਹੈਗੇ ਸਭ ਪ੍ਰੀਤ ਕਰ ਧਨ ਕੋ ਚਹੈ। ਐਸਾ ਕੌਣ ਹੈ ਮਹਾਰਾਜ, ਸਾਰੇ ਤਾਂ ਪ੍ਰੀਤੀ ਕਰਕੇ ਧਨ ਹੀ ਧਨ ਚਾਹੁੰਦੇ। ਨਹਿ ਜਾਣੈ ਹੈ ਪਰਮੇਸ਼ੁਰ ਕੋ। ਪਰਮੇਸ਼ੁਰ ਨੂੰ ਤਾਂ ਕੋਈ ਜਾਣਦਾ ਨਹੀਂ ਵੀ ਰੱਬ ਕੀ ਹੁੰਦਾ ਭਲਾ। ਬਈ ਲੋਭ ਮੋਹ ਮਹਿ ਫਸ ਗਏ ਸੋ। ਵਾਹ ਕਹਿੰਦੇ ਤਤਦਾਰ ਧੰਦਾ ਲੋਭ ਤੇ ਪਰਿਵਾਰ ਦੇ ਮੋਹ ਵਿੱਚ ਫਸ ਗਏ, ਸਾਰੇ ਰੁਪਈਆ ਪਿੱਛੇ ਫਿਰੀ ਜਾਂਦੇ। ਆਪਣੇ ਧਰਮ ਵਿਖੇ ਕੋ ਨਾਹੀ। ਆਪਣੇ ਧਰਮ ਦੇ ਵਿੱਚ ਕੋਈ ਕਾਇਮ ਕੌਮ ਨਹੀਂ ਇੱਥੇ। ਸੁਣ ਗੁਰ ਤ੍ਰਿਤੀਆ ਪੌੜੀ ਪ੍ਰਾਹੀ। ਗੁਰੂ ਮਹਾਰਾਜ ਨੇ ਸੁਣ ਕੇ ਫਿਰ ਤੀਜੀ ਪੌੜੀ ਆਪਣੇ ਮੁਖੋਂ ਉਚਾਰਨ ਕੀਤੀ। ਖਤਰੀਆ ਤਾਂ ਧਰਮ ਛੋਡਿਆ। ਮਹਾਰਾਜ ਕਹਿੰਦੇ ਠੀਕ ਹੈ ਵੀ ਕਲਯੁਗ ਦੇ ਪਰਿਵਾਰ ਕਰਕੇ ਜਿਹੜੇ ਕੋਈ ਖੱਤਰੀ ਛੱਤਰੀ ਲੋਕ ਹੈ ਉਹਨਾਂ ਨੇ ਆਪਣਾ ਧਰਮ ਛੱਡ ਦਿੱਤਾ ਹੈ, ਧਾਰਮਿਕ ਸ਼ਾਸਤਰ ਪੜ੍ਹਨੇ ਛੱਡ ਦਿੱਤੇ, ਹੱਥਾਂ ਵਿੱਚ ਸ਼ਾਸਤਰ ਪਕੜਨੇ ਛੱਡ ਦਿੱਤੇ। ਧਰਮ ਸੀ ਖੱਤਰੀਆਂ ਦਾ ਧਾਰਮਿਕ ਸ਼ਾਸਤਰ ਪੜ੍ਹਨੇ ਸੁਣਨੇ, ਹੱਥ ਵਿੱਚ ਹਮੇਸ਼ਾ ਸ਼ਸਤਰ ਰੱਖਿਆ, ਧਰਮ ਇਹਨਾਂ ਨੇ ਛੱਡ ਦਿੱਤਾ। ਮਲੇਛ ਭਾਖਿਆ ਗਹੀ, ਮਲੇਛਾਂ ਦੀ ਜਿਹੜੀ ਭਾਸ਼ਾ ਫਾਰਸੀ ਨੂੰ ਗ੍ਰਹਿਣ ਕਰ ਲਿਆ। ਇਹ ਮਾਇਆ ਪਿੱਛੇ ਅਰਬੀ ਫਾਰਸੀ ਪੜ੍ਹਦੇ ਸੁਣਾਉਂਦੇ ਫਿਰਦੇ। ਸ੍ਰਿਸ਼ਟ ਸਭ ਇੱਕ ਵਰਨ ਹੋਈ, ਜਿੰਨੀ ਸਾਰੀ ਸ੍ਰਿਸ਼ਟੀ ਇੱਕੋ ਵਰਨ ਵਾਲੀ ਹੋ ਗਈ, ਇਹਨਾਂ ਦਾ ਕੋਈ ਭੰਗ ਭੇਸ ਨਹੀਂ ਰਿਹਾ। ਸਭ ਪਸ਼ੂਆਂ ਡੰਗਾਂ ਨੂੰ ਸਭ ਖਾਈ ਤੁਰੇ ਜਾਂਦੇ। ਧਰਮ ਕੀ ਗੱਤ ਰਹੀ, ਜਿਹੜੀ ਧਰਮ ਦੀ ਮਰਯਾਦਾ ਸੀ ਨਾ, ਉਹ ਕਹਿੰਦੇ ਸਭ ਇਹਨਾਂ ਤੁਰੇ। ਪਵਿੱਤਰਤਾ ਨਾਲ ਸਭ ਕੁਝ ਤਿਆਰ ਕਰਨਾ, ਪਵਿੱਤਰਤਾ ਸਥਾਨ ਤੇ ਬੈਠ ਕੇ ਛਕਣਾ ਛਕਾਉਣਾ, ਉਹ ਜਿਹੜੀ ਧਰਮ ਦੀ ਮਰਯਾਦਾ ਸੀ ਸਭ ਇੱਥੋਂ ਰਹਿ ਗਈ ਹੈ। ਇਸ ਕਰਕੇ ਖਾਣਾ ਪੀਣਾ ਵੀ ਗਲਤ ਹੋ ਗਿਆ, ਪੜ੍ਹਨਾ ਪੜ੍ਹਾਉਣਾ ਵੀ ਗਲਤ ਹੋ ਗਿਆ। ਇਸੇ ਤਰ੍ਹਾਂ ਜਿਹੜਾ ਕੋਈ ਧਰਮ ਦੀ ਮਰਯਾਦਾ, ਉਹ ਵੀ ਇਹਨਾਂ ਤੋਂ ਰਹਿ ਖੜੋਤੀ ਹੈ। ਕਹਿੰਦੇ ਧਰਮ ਕੀ ਹੁੰਦਾ, ਅਸੂਲ ਕੀ ਹੁੰਦੇ, ਐਵੇਂ ਵਹਿਮ ਹੈ ਜੀ। ਇਸ ਕਰਕੇ ਵੀ ਇਹ ਕਲਯੁਗ ਦੇ ਪ੍ਰਭਾਵ ਕਰਕੇ ਐਸਾ ਹੋ ਰਿਹਾ ਹੈ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਦੇ ਪ੍ਰਸਾਏ ਕੁਝ ਹੋਰ ਬਚਨ ਕਹੇ ਸੀ। ਉਹ ਜਿਵੇਂ ਇਤਿਹਾਸ ਵਿੱਚ ਪ੍ਰਸੰਗ ਆਏਗਾ, ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ। ਹੁਣ ਸਮਾਂ ਹੋਇਆ ਜਿੱਥੇ ਸਮਾਪਤੀ ਹੈ ਜੀ। ਖੱਤਰੀਆ ਤਾ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗੱਤ ਰਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਧਾਰ, ਹੇ ਠਾਕੁਰ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀਏ ਪਰੋ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾ ਜਿਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ, ਤੂੰ ਠਾਕੁਰ।